I have a Guru Nanak Angad Guru Amar Das Padvand Ram Das Arjan Guru Var Sri Har Govind Hare Rai Har Krishna Guru Tegh Bahadur Chand Dasavein Govind Singh Guru Namo Charne Arvind Shri Guru Shabd Kamaye Jan Jite Panch Vikar Tin Santan Ko Bandana Shir Charnan Partar Ekankara Satguru Tehe Prasad Sach Hoye Vahe Guru Ji Ki Fateh Vighna Vinashan Soye Vahe Guru Ji Ki Fateh Vighna Vinashan Soye Vahe Guru Sahib Jiyo Huto Sathan Jahatin Nika Teh Bithai Bedi Kultika Tarh Upayin Bandhan Karhi Ustat Barang Bar Ucharhi Huto Sathan Jahatin Nika Vaheguru Ji Ka Khalsa Vaheguru Ji Ki Fateh Sanman Jog Guru Khalsa Sar Sangat Ji Apan Guru Sikh Sangata ਗੁਰੂ ਮਹਾਰਾਜ ਦੇ ਦਰਬਾਰ ਦੀਆਂ ਪਾਜੜੀਆਂ ਭਰਦਿਆਂ ਹੋਇਆਂ ਗੁਰਬਾਣੀ ਦੇ ਕੀਰਤਨ ਤੋਂ ਉਪਰੰਤ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਪੜ੍ਹ ਸੁਣ ਰਹੇ ਹਾਂ ਅਤੇ ਲਾਹਾ ਲੈਂਦੇ ਹਾਂ। ਅੱਜ ਵੀ ਇਤਿਹਾਸ ਰਾਹੀਂ ਆ ਰਿਹਾ ਪ੍ਰਸੰਗ ਪੜ੍ਹਨ ਸੁਣਨ ਲਈ ਗੁਰੂ ਮਹਾਰਾਜ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਸੰਗਤ ਰੂਪ ਵੀ ਜੁੜ ਰਹੇ ਹਾਂ। ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਾਬਲ ਤੋਂ ਚੱਲਦੇ ਹੋਏ ਇੱਕ ਠੱਗਾਂ ਦੇ ਪਿੰਡ ਚਲੇ ਗਏ ਸਨ, ਜਿਹੜੇ ਸਾਰੇ ਪਿੰਡ ਦੇ ਹੀ ਇਹੀ ਕਿਰਤ ਕਰਦੇ ਰਹੇ, ਠੱਗੀ ਮਾਰਦੇ ਸਨ। ਇਹ ਠੱਗਾਂ ਦਾ ਜਿਹੜਾ ਧੰਦਾ ਹੈ ਉਹ ਵੀ ਅਜੀਬ ਤਰ੍ਹਾਂ ਦਾ ਹੀ ਸੀ ਕਿ ਜਿਹੜਾ ਵੀ ਇਹਨਾਂ ਦੇ ਪਿੰਡ ਵਿੱਚ ਆ ਜਾਂਦਾ ਸੀ ਸਿਰਫ ਇਹ ਨਹੀਂ ਉਹਦਾ ਵੀ ਸਭ ਕੁਝ ਠੱਗ ਠੁੱਗ ਲੈਂਦੇ ਲੁੱਟ ਲੈਂਦੇ ਸੀ, ਸਗੋਂ ਉਹਨੂੰ ਪਹਿਲਾਂ ਮਾਰ ਦਿੰਦੇ ਸੀ, ਜਮੇ ਖਤਮ ਕਰ ਦਿੰਦੇ ਸੀ, ਫਿਰ ਸਾਰਾ ਕੁਛ ਉਹਦੀ ਤਲਾਸ਼ੀ ਲੈ ਕੇ ਲੁੱਟਦੇ ਘੁਸੁਰਦੇ ਸਨ। ਉਹਨਾਂ ਦਾ ਸੁਧਾਰ ਕਰਨ ਲਈ ਗੁਰੂ ਮਹਾਰਾਜ ਜੀ ਇੱਕ ਠੱਗ ਦੇ ਘਰ ਦੇ ਚਲੇ ਗਏ ਜਿਹੜਾ ਸਾਰਿਆਂ ਤੋਂ ਸ਼੍ਰੋਮਣੀ ਮੁਖੀ ਸੀ। ਉਹ ਬੜੇ ਚਾਅ ਰਸ਼ਾ ਨਾਲ ਕਹਿਣ ਲੱਗਿਆ, ਜੀ ਆਇਆ ਮਹਾਰਾਜ, ਬੈਠੋ, ਰਸਤੇ ਦਾ ਜਿਹੜਾ ਸਮਾਂ ਤੁਹਾਨੂੰ ਮੁੱਠੀ ਚਾਪੀ ਕਰਕੇ ਮੈਂ ਲਾਵਾਂਗਾ, ਹੋਰ ਜੋ ਕੀ ਸੇਵਾ ਉਹ ਵੀ ਮੈਂ ਕਰਕੇ ਤੁਹਾਡੀ ਖੁਸ਼ੀ ਹਾਸਲ ਕਰਾਂਗਾ। ਇਉਂ ਕਹਿ ਕੇ ਸਤਿਕਾਰ ਨਾਲ ਗੁਰੂ ਮਹਾਰਾਜ ਨੂੰ ਘਰ ਵਿੱਚ ਬਿਠਾ ਲਿਆ ਹੈ। ਫਿਰ ਜਿਹੜੇ ਪਿੰਡ ਦੇ ਠੱਗ ਹਨ ਉਹ ਇਕੱਠਿਆਂ ਹੋ ਕੇ ਇਹਦੇ ਘਰ ਆਏ, ਪਾਸੇ ਜੇ ਬੁਲਾ ਕੇ ਕਿਹਾ ਹੈ ਕਿ ਜਿਹੜਾ ਬਜ਼ੁਰਗ ਹੈ ਮਾਇਆ ਧਾਰੀ ਹੈ, ਜਿਹੜਾ ਹੱਥਾਂ ਵਿੱਚ ਸੋਨੇ ਦੇ ਕੜੇ ਪਾਏ ਹੈ, ਜਿਹੜਾ ਲੜਕਾ ਉਹਦਾ ਮੁਕਲਾਵਾ ਲੈਣ ਵਾਸਤੇ ਜਾ ਰਿਹਾ ਹੈ, ਉਹ ਕਿਵੇਂ ਸਜਿਆ ਵਜਿਆ ਹੈ? ਕਿਉਂਕਿ ਭਾਈ ਬਾਲਾ ਜੀ ਨੂੰ ਮਹਾਰਾਜ ਨੇ 16 ਸਾਲ ਦਾ ਬਣਾਇਆ ਹੋਇਆ, ਦਿਖਾਇਆ ਜਾਣੀ ਇਹਨਾਂ ਨੂੰ, ਉਹੀ ਹੁਣ ਛਾਪਾਂ ਛੱਲੇ ਛੱਲੇ ਹੋਰ ਕੈਂਠੇ ਕੁੰਠੇ ਜੇ ਵਧੀਆ ਪਾਏ ਹੋਏ ਆ, ਬਣਿਆ ਠਣਿਆ ਹੈ। ਕਹਿੰਦੇ ਵੀ ਇਹ ਤਕੜੇ ਮਾਇਆ ਧਾਰੀ ਹੈ, ਰਾਤ ਨੂੰ ਤੂੰ ਲੁੱਟ ਲੁੱਟ ਲਈ, ਕੱਲ੍ਹ ਨੂੰ ਆਪਾਂ ਆਪੋ ਵਿੱਚ ਹੀ ਹਿੱਸਾ ਵੰਡ ਵੰਡਾ ਲਵਾਂਗੇ, ਕੋਈ ਐਸਾ ਨਹੀਂ ਕਰਨਾ ਹੈ ਵੀ ਸਾਡਾ ਹਿੱਸਾ ਨਾ ਤੂੰ ਦੇਵੇਂ। ਉਹ ਇਹਨੂੰ ਕਹਿ ਸੁਣ ਕੇ ਚਲੇ ਗਏ। ਰਾਤ ਨੂੰ ਮਹਾਰਾਜ ਨੇ ਐਸੀ ਕਲਾ ਵਰਤਾਈ, ਸੁੱਤੇ ਹੀ ਰਹਿ ਗਏ, ਜਾਗੀ ਨਹੀਂ ਕਿਸੇ ਨੂੰ ਆਈ। ਸੂਰਜ ਚੜ੍ਹਦੇ ਨਾਲ ਮਹਾਰਾਜ ਚੱਲ ਪਏ, ਬਾਅਦ ਵਿੱਚ ਜਾਗੇ, ਫਿਰ ਹੈਰਾਨ ਜੇ ਹੋਏ। ਉਹ ਜਿਹੜੇ ਪਿੰਡ ਦੇ ਲੋਕ ਇਹਦੇ ਘਰ ਆ ਗਏ, ਕਹਿਣ ਲੱਗੇ ਉਹਦੇ ਵੀ ਆਪਣਾ ਸਾਡਾ ਹਿੱਸਾ ਬਣਦਾ। ਕਹਿਣ ਲੱਗਿਆ ਵੀ ਮੈਂ ਤਾਂ ਸੁੱਤਾ ਹੀ ਰਹਿ ਗਿਆ, ਪਤਾ ਹੀ ਨਹੀਂ ਚੱਲਿਆ। ਕਹਿੰਦੇ ਇਹ ਹੁਣ ਤੂੰ 420 ਕਰਦਾ, ਤੇਰੇ ਹੱਥ ਮਾਲ ਜ਼ਿਆਦਾ ਲੱਗ ਗਿਆ ਹੈ, ਲੋ ਲਾਲਚ ਕਰਕੇ ਸਾਡਾ ਹਿੱਸਾ ਤੂੰ ਦੇਣਾ ਨਹੀਂ ਚਾਹੁੰਦਾ, ਇਹ ਨਹੀਂ ਹੋਊਗਾ ਸਾਡੇ ਕੋਲੋਂ ਜਦੋਂ ਤੂੰ ਲੈਂਦਾ ਰਿਹਾ, ਇਹ ਹੁਣ ਕਿਵੇਂ ਛੱਡਾਂਗੇ। ਅਖੀਰੇ ਜਿਵੇਂ ਠੱਗਾਂ ਚੋਰਾਂ ਦਾ ਇੱਕ ਪੀਰ ਹੈ, ਉਹ ਹੈ ਦੇਵੀ, ਦੇਵੀ ਦੀ ਨਹੀਂ ਇਹ ਸਹੁੰ ਖਾਂਦੇ, ਜੇ ਦੇਵੀ ਦੀ ਸਹੁੰ ਖਾ ਲੈਣ ਫਿਰ ਬਾਕੀ ਚੋਰ ਠੱਗ ਮੰਨ ਜਾਂਦੇ ਵੀ ਹੁਣ ਇਹ ਸੱਚ ਬੋਲ ਗਏ, ਇਹ ਠੱਗਾਂ ਚੋਰਾਂ ਨੂੰ ਸੰਭਾਲਦੀ ਦੇਵੀ ਹੈ, ਇਹ ਜ਼ਿਆਦਾ ਇਹਦੇ ਹੀ ਆਸ਼ਿਕ ਹੁੰਦੇ ਨੇ। ਉਹ ਜਦੋਂ ਦੇਵੀ ਪੀਰ ਦੀ ਸਹੁੰ ਜੀ ਖਾ ਲਈ ਹੈ, ਫਿਰ ਸੱਚ ਮੰਨ ਗਏ। ਫਿਰ ਕਹਿੰਦੇ ਵੀ ਪਤਾ ਕਰੋ ਕਿੱਧਰ ਨੂੰ ਚਲੇ ਗਏ, ਬੜੇ ਮਾਇਆ ਧਾਰੀ ਸੀ ਉਹ। ਚਾਰ ਕੁ ਨੌਜਵਾਨ ਰੁਪੈੜ ਜੀ ਦੇਖ ਕੇ ਉਹਨਾਂ ਨੇ ਦੌੜ ਲਾਈ, 5 ਕੂਹਾਂ 'ਤੇ ਮਹਾਰਾਜ ਚਲੇ ਗਏ ਸੀ। ਇੱਕ ਲੱਗਿਆ ਬਾਜਾ, ਮਾਰ ਖੜ ਜੋ, ਮਹਾਰਾਜ ਨੇ ਕਿੱਧਰ ਜਾਣਾ ਸੀ? ਇਹ ਤਾਂ ਇਹਨਾਂ ਨੂੰ ਸੁਧਾਰ ਨਹੀਂ ਸੀ, ਇਹ ਤਾਂ ਆਪ ਜੀ ਦੀ ਖੇਲ ਹੀ ਐਸੀ ਸੀ। ਉਹ ਖੜ ਗਏ, ਕਹਿੰਦੇ ਵੀ ਕੀ ਕਹਿੰਦੇ ਹੈ? ਕਹਿੰਦੇ ਕਹਿਣਾ ਕੀ ਹੈ, ਰਾਤ ਤੁਸੀਂ 420 ਕਰੇ ਹੈ, ਜਿਹੜਾ ਕੁਛ ਹੈ ਰੱਖ ਦਿਓ, ਤੁਹਾਨੂੰ ਹੁਣ ਮਾਰਨਾ ਹੈ, ਖਤਮ ਵੀ ਕਰਨਾ ਹੈ। ਮਹਾਰਾਜ ਕਹਿੰਦੇ ਵੀ ਮਾਰਿਓ ਤਾਂ ਨਾ, ਜੋ ਕੁਛ ਹੈ ਲੈ ਲੈਣਾ ਲੈ ਲਓ। ਕਹਿੰਦੇ ਇਹ ਤਾਂ ਨਹੀਂ, ਸਾਡਾ ਤਾਂ ਨਿਯਮ ਹੈ, ਪਹਿਲਾਂ ਮਾਰਦੇ ਫਿਰ ਲੁੱਟਦੇ ਕਿ ਸੁੱਟਦੇ ਹਾਂ, ਜੇ ਨਹੀਂ ਮਾਰਾਂਗੇ ਤੁਸੀਂ ਕਿਤੇ ਜਾ ਕੇ ਫਰਿਆਦ ਕਰੋਗੇ, ਸ਼ਿਕਾਇਤ ਕਰੋਗੇ, ਉਹ ਫਿਰ ਸਾਨੂੰ ਤੰਗ ਕਰਨਗੇ, ਇਸ ਕਰਕੇ ਅਸੀਂ ਮਾਰ ਹੀ ਦਿੰਦੇ, ਅਸੀਂ ਛੱਡਣਾ ਤਾਂ ਹੈ ਨਹੀਂ। ਮਹਾਰਾਜ ਕਹਿੰਦੇ ਵੀ ਚੰਗਾ, ਜੇ ਤੁਸੀਂ ਸਾਨੂੰ ਮਾਰਨਾ ਹੀ ਮਾਰਨਾ ਤੇ ਮਾਰ ਕੇ ਸੈੱਟ ਨਾ ਜਾਇਓ, ਤੇ ਸਾਡਾ ਵੀ ਇੱਥੇ ਆ ਲੱਕੜਾਂ ਜੀਆਂ ਇਕੱਠੀਆਂ ਕਰਕੇ ਸਸਕਾਰ ਜ਼ਰੂਰ ਕਰ ਦਿਓ, ਦਾਹ ਜ਼ਰੂਰ ਦੇ ਦਿਓ। ਕਹਿੰਦੇ ਜੀ ਅੱਗ ਉੱਗ ਹੈ ਨਹੀਂ ਹੈ, ਦਾਹ ਕਿਵੇਂ ਹੋਊਗਾ, ਇਹ ਨਹੀਂ ਗੱਲ ਬਣਨੀ। ਮਹਾਰਾਜ ਕਹਿੰਦੇ ਉਹ ਸਾਹਮਣੇ ਦੇਖੋ, ਉੱਥੋਂ ਆ ਜਾ ਨਿਕਲੋ, ਉੱਥੇ ਅੱਗ ਹੋਊਗੀ, ਸਾਡੇ ਵੀ ਇਸ ਤਰ੍ਹਾਂ ਹੁੰਦਿਆਂ ਤੁਸੀਂ ਦੋ ਜਾਣੇ ਜਾਓ, ਦੋ ਜਾਣੇ ਸਾਡੇ 'ਤੇ ਪੈਰਾਂ ਰੱਖੋ, ਅੱਗ ਲਿਆਓ, ਉਦੋਂ ਬਾਅਦ ਵੀ ਸਾਨੂੰ ਮਾਰ ਕੇ ਦਾਹ ਦੇ ਦਿਓ। ਫਿਰ ਉਹ ਮਹਾਰਾਜ ਦੇ ਦਰਸ਼ਨ ਕਰਕੇ ਥੋੜ੍ਹਾ ਜਿਹਾ ਪ੍ਰਭਾਵ ਪਿਆ, ਇੱਕ ਦੂਸਰੇ ਨੂੰ ਕਹਿੰਦੇ ਵੀ ਚਲੋ ਕੋਈ ਨਹੀਂ, ਇੰਨੀ ਕੁ ਤਾਂ ਗੱਲ ਆਪਾਂ ਮੰਨ ਹੀ ਲਓ ਇਹਨਾਂ ਦੀ। ਉਹ ਦੋ ਜਾਣੇ ਫਿਰ ਚੱਲੇ ਅੱਗ ਲੈਣ, ਅਤੇ ਦੋ ਕੁ ਜਾਣੇ ਹੈ ਸਾਵਧਾਨ ਹੋ ਕੇ ਸ਼ਸਤਰ ਜੇ ਨੰਗੇ ਕਰਕੇ ਖੜ ਗਏ ਮਹਾਰਾਜ ਦੇ ਇਰਦ ਗਿਰਦ। ਇਧਰ ਜਿਹੜਾ ਉਹ ਮਰਿਆ ਹੋਇਆ, ਜਿੱਥੇ ਉਹ ਚਿਖਾਤੂ ਧੂੰਆਂ ਨਿਕਲ ਰਿਹਾ ਸੀ, ਉਹਨੂੰ ਜਮਦੂਤਾਂ ਨੇ ਫੜਿਆ, ਬੜੀ ਚੰਗੀ ਘਸਨ ਮੁੱਕੀ ਨਾਲ ਸੇਵਾ ਕਰ ਰਹੇ, ਝਟਾ ਛਕਾ ਰਹੇ, ਉਹ ਵਿਕਾਰਾਂ ਕਰ ਰਿਹਾ, ਚਾਂਗਰਾਂ ਮਾਰ ਰਿਹਾ, ਹਲ ਦੁਹਾਈ ਮਚਾ ਰਿਹਾ, ਇਹ ਦੇਖ ਕੇ ਪਾਸੇ ਦੀ ਲੰਘ ਗਏ ਨੇ। ਜਿੱਥੇ ਚਿਖਾਰੀ ਵਰਦੀ ਹੈ ਉੱਥੋਂ ਇੱਕ ਵਰਦੀ ਹੋਈ ਲੱਕੜ ਜੀ ਲੈ ਕੇ ਜਦੋਂ ਵਾਪਸ ਪਰਤੇ, ਫਿਰ ਕੀ ਦੇਖਿਆ, ਉਹਨੂੰ ਪਾਲਕੀ 'ਤੇ ਚੜਾਇਆ ਹੋਇਆ ਅਤੇ ਗਵੱਈਏ ਗੀਤ ਗਾ ਰਹੇ, ਜਸ ਕਰ ਰਹੇ, ਉਹਦੀ ਜੈ ਜੈਕਾਰ ਕਰ ਰਹੇ। ਆਪਾਂ ਵਿੱਚ ਹੀ ਕਹਿੰਦੇ ਵੀ ਵੇਖੋ, ਪਹਿਲਾਂ ਇਹਨੂੰ ਕੁੱਟਦੇ ਮਾਰਦੇ ਸੀ, ਹੁਣ ਤਾਂ ਭਗਵਾਨ 'ਤੇ ਸੁਖਪਾਲ ਕੀ 'ਤੇ ਚੜਾਏ, ਹੁਣ ਗੀਤ ਗਾ ਰਹੇ। ਪੁੱਛਣ ਲੱਗ ਪਏ ਵੀ ਇਹ ਪਹਿਲਾਂ ਕਰਦੇ ਸੀ, ਹੁਣ ਕੀ ਇਹ ਕਰਨ ਲੱਗ ਗਏ, ਕੀ ਕਾਰਨ ਹੈ? ਕਹਿੰਦੇ ਵੀ ਇਹ ਬਹੁਤ ਵੱਡਾ ਪਾਪੀ ਜੀਵ ਸੀ, ਇਹਨੇ ਸਾਰੀ ਜ਼ਿੰਦਗੀ ਉੱਪਰ ਗੁਨਾਹ ਹੀ ਕੀਤੇ ਸੀ, ਉਹਨਾਂ ਕਰਕੇ ਕੁੱਟਮਾਰ ਪੈ ਰਹੀ, ਸਜ਼ਾ ਮਿਲ ਰਹੀ ਸੀ। ਪਰ ਕੀ ਦੱਸੀਏ ਵੀ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੀ ਮਿਹਰ ਦੀ ਨਿਗਾਹ, ਇਹਦੇ ਸਿਖਾ ਵੱਲ ਨਹੀਂ ਹੋ ਗਈ, ਤੋਂ ਇਸ ਕਰਕੇ ਇਹਦੇ ਸਾਰੇ ਪਾਪ ਗੁਨਾਹ ਬਖਸ਼ੇ ਗਏ, ਅਤੇ ਹੁਣ ਇਹ ਸੁਖਪਾਲ ਪੀ ਵੀ ਚੜ੍ਹ ਕੇ ਉੱਪਰਲੇ ਸੁਖਮਈ ਸਵਰਗ ਲੋਕ ਨੂੰ ਜਾ ਰਿਹਾ, ਜੈ ਜੈਕਾਰ ਹੋ ਰਹੀ ਹੈ। ਇਹ ਕਹਿਣ ਲੱਗੇ ਵੀ ਉਹ ਗੁਰੂ ਨਾਨਕ ਸਾਹਿਬ ਜੀ ਕੌਣ ਹੈ ਜਿਹਨਾਂ ਦੀ ਇਹ ਨਿਗਾਹ ਹੋਣ ਨਾਲ ਕਿ ਇਹਦੇ ਪਾਪ ਬਖਸ਼ ਕੇ ਗਏ? ਉਹ ਕਹਿੰਦੇ ਪੜਗੋ, ਜਿਹਨਾਂ ਨੂੰ ਆ ਤੁਸੀਂ ਅੱਗ ਲਿਜਾ ਕੇ ਨਾ ਸਾਡਾ ਚਾਹੁੰਦੇ, ਉਹੀ ਗੁਰੂ ਨਾਨਕ ਸਾਹਿਬ ਹੈ। ਇਸ ਕਰਕੇ ਬਚ ਜਾਓ, ਉਹਨਾਂ ਦੀ ਸ਼ਰਨ ਲੈ ਲਓ, ਤੁਹਾਡਾ ਵੀ ਭਲਾ ਹੋ ਜੂ, ਠੱਗਾਂ ਦਾ ਇਹਦਾ ਤਾਂ ਹੋ ਹੀ ਗਿਆ ਹੈ। ਉਹ ਫਿਰ ਐਸਾ ਪ੍ਰਭਾਵ ਪਿਆ, ਫਿਰ ਆ ਕੇ ਮਹਾਰਾਜ ਦੇ ਚਰਨੀ ਲੱਗ ਗਏ ਚਾਰੇ ਹੀ, ਅਤੇ ਫਿਰ ਸਾਰੇ ਪਿੰਡ ਦੇ ਲੋਕਾਂ ਨੂੰ ਵੀ ਦੱਸ ਦਿੱਤਾ ਵੀ ਇਸ ਤਰ੍ਹਾਂ ਅਸੀਂ ਦੇਖਿਆ, ਇਹ ਤਾਂ ਮਹਾਨ ਹੈ, ਇਹਨਾਂ ਦੀ ਮਿਹਰ ਦੀ ਨਿਗਾਹ ਨਾਲ ਹੀ ਪਾਪੀ ਜੀਵ ਜਮਾਂ ਤੋਂ ਛੁੱਟ ਗਿਆ, ਸੁਰਗਾਂ ਨੂੰ ਗਿਆ ਹੈ। ਫਿਰ ਤਾਂ ਸਾਰੇ ਆ ਕੇ ਮਹਾਰਾਜ ਦੇ ਚਰਨੀ ਪੈ ਗਏ, ਲੱਗ ਗਏ ਬੇਨਤੀਆਂ ਕਰਨ ਕਿ ਮਹਾਰਾਜ ਆਪ ਕਿਰਪਾ ਕਰਕੇ ਸਾਡੇ ਪਿੰਡ ਵਿੱਚ ਚੱਲੋ ਜੀ। ਇਹਨਾਂ ਦੀ ਬੇਨਤੀ ਨੂੰ ਮੰਨ ਕੇ ਸਤਿਗੁਰੂ ਫਿਰ ਇਹਨਾਂ ਦੇ ਨਗਰ ਦੀ ਤਰਫ ਨੂੰ ਵਾਪਸ ਮੁੜ ਪਏ, ਜਿਵੇਂ ਇਹ ਆਏ ਨਾਲ ਲੈ ਕੇ ਸਾਰਿਆਂ ਤੋਂ ਚੰਗੇ ਅਸਥਾਨ 'ਤੇ ਜਿਵੇਂ ਸਤਿਗੁਰੂ ਨੂੰ ਬਿਠਾਇਆ, ਜਿਵੇਂ ਬੇਨਤੀਆਂ ਕੀਤੀਆਂ, ਅਤੇ ਗੁਰੂ ਮਹਾਰਾਜ ਨੇ ਇਹਨਾਂ ਨੂੰ ਉਪਦੇਸ਼ ਦਿੱਤਾ ਵੀ ਇੱਥੇ ਧਰਮ ਦੀ ਸਾਲ ਜਗ੍ਹਾ ਬਣਾਓ, ਖੇਤੀ ਦਾ ਧੰਦਾ ਕਰੋ, ਧਰਮ ਦੀ ਕਿਰਤ ਕਰਕੇ ਵਾਹਿਗੁਰੂ ਸਾਧੂ ਸੰਤ ਦੀ ਸੇਵਾ ਕਰੋ, ਜਿਵੇਂ ਉਪਦੇਸ਼ ਦਿੱਤਾ ਸੀ ਆਪ ਜੀ ਨੇ ਇਹਨਾਂ ਠੱਗਾਂ ਨੂੰ। ਉਹ ਬਾਕੀ ਰਹਿੰਦਾ ਪ੍ਰਸੰਗ ਆ ਰਿਹਾ, ਆਪਾਂ ਮਨ ਲਾ ਕੇ ਸੁਣੀਏ ਜੀ। ਉਤੋ ਸਥਾਨ ਜਹਾਂ ਤਿੰਨ ਨੀਕਾ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ ਜੀ, ਜਿੱਥੇ ਇਹਨਾਂ ਠੱਗਾਂ ਦੇ ਪਿੰਡ ਦੇ ਵਿੱਚ ਬਹੁਤ ਵਧੀਆ ਚੰਗਾ ਕੋਈ ਅਸਥਾਨ ਬਣਾਇਆ ਹੋਇਆ ਸੀ, ਤਹਿ ਬਿਠਾਏ ਬੇਦੀ ਕੁੱਲ ਟੀਕਾ। ਉਹ ਚੰਗੇ ਅਸਥਾਨ ਦੇ ਵਿੱਚ ਬੇਦੀਆਂ ਦੇ ਕੁੱਲ ਦੇ ਟਿੱਕਾ ਰੂਪ ਗੁਰੂ ਨਾਨਕ ਸਾਹਿਬ ਜੀ ਨੂੰ ਲਿਜਾ ਕੇ ਬਿਠਾਇਆ ਹੈ। ਧਰਹਿ ਉਪਾਏ ਨਿਬੰਧਨ ਕਰਹੀ। ਜਿਹੜੇ ਪਿੰਡ ਦੇ ਠੱਗ ਹੈ ਜਿਹੜੇ ਲੋਕਾਂ ਨੂੰ ਲੁੱਟਦੇ ਕਸੁੱਟਦੇ ਮਾਰਦੇ ਸੀ, ਅੱਜ ਗੁਰੂ ਨਾਨਕ ਸਾਹਿਬ ਜੀ ਅੱਗੇ ਭੇਟਾਵਾਂ ਰੱਖ ਰੱਖ ਕੇ ਮੱਥੇ ਟੇਕ ਰਹੇ ਹਨ। ਉਸਤਤ ਬਾਰੰਬਾਰ ਉਚਰਹੀ। ਮੁੜ ਮੁੜ ਕੇ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਵਡਿਆਈ ਕਰ ਰਹੇ ਚਾਰ ਰਹੇ ਹਨ। ਜਿਸ ਪ੍ਰਕਾਰ ਹੋਇ ਭਲਾ ਹਮਾਰਾ। ਇਹ ਬੇਨਤੀਆਂ ਕਰਦੇ, ਹੇ ਗੁਰੂ ਨਾਨਕ ਸਾਹਿਬ, ਜਿਸ ਤਰ੍ਹਾਂ ਸਾਡਾ ਭਲਾ ਹੋ ਜਾਵੇ। ਸਿਖਵਨ ਸੋ ਸਿਖਾਏ ਉਦਾਰਾ। ਹਮਾਰਾ ਜਿਹੜੀ ਸਿੱਖਿਆ ਹੈ ਨਾ, ਆਪ ਸਾਨੂੰ ਸਿਖਾਉਣਾ ਕਰੀਏ ਜੀ ਸ੍ਰੇਸ਼ਟ। ਮਾਨਵ ਸਰਬ ਕੁਕਰਮਨ ਲਾਗੇ। ਹਮਾਰਾ ਜਿੰਨੇ ਪਿੰਡ ਦੇ ਲੋਕ ਆ ਸਾਰੇ ਖੋਟੇ ਕਰਮ ਕਰਨ ਵਿੱਚ ਹੀ ਲੱਗ ਗਏ। ਭਰੇ ਹੋਏ ਹਾਂ। ਸਮਝ ਭਰੀ ਤੁਮ ਦਰਸ਼ਨ ਪਾ ਗਏ, ਹਰੇ ਮਹਾਰਾਜ ਤੁਹਾਡੇ ਦਰਸ਼ਨ ਪਾਏ ਹੈ, ਜਿਸ ਕਰਕੇ ਸਾਨੂੰ ਸਮਝ ਪਈ ਹੈ ਵੀ ਅਸੀਂ ਤਾਂ ਬਹੁਤ ਮਾੜਾ ਕਰੀ ਕਰਾਈ ਜਾ ਰਹੇ। ਬਿਨਾਂ ਸੁਣੀ ਤਿੰਨ ਕੀ ਗੁਣ ਖਾਨੇ, ਗੁਣਾਂ ਦੇ ਖਾਣ ਗੁਰੂ ਨਾਨਕ ਸਾਹਿਬ ਜੀ ਹੈ, ਜਿਸ ਵੇਲੇ ਉਹਨਾਂ ਠੱਗਾਂ ਦੀ ਆਪ ਜੀ ਨੇ ਬੇਨਤੀ ਸੁਣੀ ਹੈ। ਸੁਖਦ ਮੁਕਤ ਦਾ ਬੋਲੇ ਬਾਣੀ, ਸੁਖ ਦੇਣ ਵਾਲੀ ਤੇ ਮੁਕਤੀ ਦੇਣ ਵਾਲੀ ਜਿਹੜੀ ਬਚਨ ਬਾਣੀ ਆਪ ਜੀ ਬੋਲੇ ਹਨ। ਨਿੰਦ ਜੀਵ ਕਾ ਪਾਛਲ ਤਿਆਗ, ਮਹਾਰਾਜ ਕਹਿੰਦੇ ਵੀ ਜਿਹੜੀ ਨਿੰਦਿਆ ਕਰਨ ਯੋਗ ਅਪਜੀਵ ਕਾ ਪਿਛਲੀ ਸੀ, ਭਾਵ ਜੀ ਨੂੰ ਲੋਕ ਮਾੜਾ ਮਾੜਾ ਕਹਿਣ, ਠੱਗੀ ਵਗੀ ਮਾਰਨੀ ਕੁਸਤੀ ਥੋੜ੍ਹੀ ਕਰਦਾ, ਜਿਹੜਾ ਕਰਦੇ ਉਹਨੂੰ ਨਿੰਦੇ ਭੰਨਦੇ ਹੁੰਦੇ ਆ ਵੀ ਕਿਹੋ ਜਿਹਾ ਇਹ ਵੱਡਾ ਠੱਗ ਹੈ, ਕਾ ਕੇ ਨਹੀਂ ਕਮਾਉਂਦਾ ਹੈ, ਲੁੱਟਦਾ ਕੁਸੁੱਟਦਾ ਹੈ। ਔਰ ਕਹਿੰਦੇ ਜਿਹੜੀ ਆ ਨਿੰਦਿਆ ਕਰਨ ਜੋ ਉਪਜੀਵਿਕਾ ਹੈ, ਇਹ ਤੁਸੀਂ ਜਾਣੀ ਮਾਰਨਾ, ਠੱਗੀ, ਲੁੱਟਣਾ, ਕਸੁੱਟਣਾ ਇਹ ਜਿਹੜਾ ਕੰਮ ਹੈ ਪਿਛਲਾ ਛੱਡ ਦੇਵੋ। ਕਿਰਖੀ ਕਰਨ ਭਲੇ ਮਗ ਲੱਗ, ਸਭ ਤੋਂ ਚੰਗਾ ਰਸਤਾ ਹੈ ਵੀ ਖੇਤੀਬਾੜੀ ਕਰਨੀ, ਅੰਨ ਲਿਆਉਣਾ, ਲੋੜਵੰਦ ਨੂੰ ਛਕਾਉਣਾ ਦੇਣਾ, ਇਹ ਖੇਤੀ ਦਾ ਜਿਹੜਾ ਕੰਮ ਹੈ ਸਭ ਤੋਂ ਚੰਗਾ ਵਧੀਆ ਰਸਤਾ, ਇਹਦੇ ਵਿੱਚ ਤੁਸੀਂ ਲੱਗ ਜਾਓ, ਇਹ ਰਸਤੇ ਪੈ ਜਾਓ। ਅਬ ਜੇ ਤੋ ਘਰ ਮਹਿ ਹੋ ਦਰਬਾਰ, ਗੁਰੂ ਮਹਾਰਾਜ ਕਹਿਣ ਲੱਗੇ ਵੀ ਹੁਣ ਜਿੰਨਾ ਕੁ ਤੁਹਾਡੇ ਘਰ ਦੇ ਵਿੱਚ ਲੋਕਾਂ ਤੋਂ ਮਾਰ ਮਾਰ ਕੇ ਠਗਵਾ ਕੇ ਧਨ ਪਿਆ ਹੈ ਸਾਰਾ ਹੀ, ਪਾਪਨ ਕਾਸੋ ਲੁਟਾਵੋ ਸਰਬਾ, ਸਾਰਾ ਪਾਪਾਂ ਦਾ ਹੀ ਧਨ ਹੈ, ਪਾਪ ਹੀ ਇਕੱਠੇ ਕਰਕੇ ਰੱਖੇ, ਸਾਰਾ ਗਰੀਬਾਂ ਨੂੰ ਲੁਟਾ ਪਟਾ ਦੇਵੋ। ਕਰਹੋ ਕਮਾਈ ਹੱਥ ਨਸੰਗਾ, ਆਪਣੇ ਹੱਥਾਂ ਦੇ ਨਾਲ ਕਹਿੰਦੇ ਵਧੀਆ ਨੇਕ ਕਮਾਈ ਕਰਿਆ ਕਰੋ, ਤੇਹ ਮਹਿ ਕਰੋ ਪੁੰਨ ਸੋ ਉਮੰਗਾ, ਉਸ ਕਹਿੰਦੇ ਕਮਾਈ ਵਿੱਚੋਂ ਜੋ ਤੁਹਾਨੂੰ ਲਾਭ ਹੋਵੇ ਰਿਸ਼ਾ ਰਿਸ਼ਾ ਨਾਲ ਫਿਰ ਉਹਦੇ ਵਿੱਚੋਂ ਪੁੰਨ ਦਾਨ ਕਰਿਆ ਕਰੋ। ਗ੍ਰਾਮ ਵਿਖੇ ਧਰਮਸ਼ਾਲਾ ਰਚੀਏ, ਦੁਬਾਰਾ ਕਹਿਣ ਲੱਗੇ ਆਪਣੇ ਨਗਰ ਵਿੱਚ ਆ ਧਰਮ ਦੀ ਜਗ੍ਹਾ ਵੀ ਹੁਣੇ ਬਣਾ ਲੈਣਾ ਕਰੀਏ, ਅਸਨ ਖਵਾਤ ਅਸਿਤ ਪੁੰਨ ਅਚੀਏ, ਜਿਹੜਾ ਕੋਈ ਉੱਥੇ ਸਾਧੂ ਸੰਤ ਲੋੜਵੰਦ ਆ ਜਾਏ ਉਹਨੂੰ ਛਕਾ ਕੇ ਆਪ ਹੀ ਛਕਣਾ ਕਰੀਏ। ਸਤ ਨਾਮ ਕੋ ਸਿਮਰਨ ਕਰਨੋ, ਧਰਮਸ਼ਾਲਾ ਵਿੱਚ ਬੈਠ ਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਰਹੀਏ। ਮੰਤਰ ਸਰਬ ਕਲਖਨ ਕੋ ਹਰਨੋ, ਇਹ ਕਹਿੰਦੇ ਸਤਨਾਮ ਜਿਹੜਾ ਮੰਤਰ ਸ੍ਰੋਮਣੀ, ਇਹ ਸਾਰੇ ਪਾਪਾਂ ਨੂੰ ਨਾਸ਼ ਕਰਨ ਵਾਲਾ, ਦਗਦ ਕਰਨ ਵਾਲਾ। ਕ੍ਰਿਤ ਕਰਹੋ ਆਪਣੀ ਦਿਨ ਮਾਹੀ, ਮਹਾਰਾਜ ਕਹਿੰਦੇ ਦਿਨ ਦੇ ਸਮੇਂ ਵਿੱਚ ਆਪਣਾ ਜਿਹੜਾ ਖੇਤੀਬਾੜੀ ਦਾ ਧੰਦਾ ਤੁਸੀਂ ਕਰਿਆ ਕਰੋ। ਮਿਲਹੋ ਸਾਂਝ ਧਰਮਸ਼ਾਲਾ ਜਾਹੀ, ਜਦੋਂ ਸ਼ਾਮ ਦਾ ਸਮਾਂ ਹੋਏ ਜਿੱਥੇ ਧਰਮਸ਼ਾਲਾ ਬਣਾਈ ਇੱਥੇ ਮਿਲ ਜਾ ਕਰੋ, ਇਕੱਠਿਆ ਹੋ ਜਾ ਕਰੋ ਸ਼ਾਮ ਨੂੰ, ਤਹਾਂ ਬੈਠ ਪ੍ਰਭ ਕੀਰਤ ਗਾਵੋ, ਉੱਥੇ ਧਰਮਸ਼ਾਲਾ ਵਿੱਚ ਬੈਠ ਕੇ ਪਰਮੇਸ਼ਰ ਦੀ ਕੀਰਤੀ ਵਡਿਆਈ ਸਿਰਸਲਾ ਗਾ ਗਾਓ ਕਹੋ। ਭੋਰ ਹੋਤ ਨਾਮਹਿ ਲਿਵ ਲਾਵੋ, ਸ਼ਾਮ ਨੂੰ ਘਰੇ ਜਾ ਕੇ ਅੰਨ ਪਾਣੀ ਖਾ ਕੇ ਸੌਂ ਕੇ ਫਿਰ ਸਵੇਰ ਹੁੰਦਿਆਂ ਉੱਠ ਕੇ ਇੱਥੇ ਆ ਕੇ ਵਾਹਿਗੁਰੂ ਦੇ ਗੁਣ ਗਾਓ, ਵਾਹਿਗੁਰੂ ਦੀ ਸਿਰ ਸਲਾਗਾ ਕਰੋ, ਨਾਮ ਦੇ ਵਿੱਚ ਬਿਰਤੀ ਲਾਓ, ਸੰਤ ਅਥਿਤ ਕੀ ਸੇਵਾ ਕਰੀਏ। ਕਹਿੰਦੇ ਜਿਹੜਾ ਕੋਈ ਸਾਧੂ ਸੰਤ ਆ ਜਾਏ, ਅਥਿਤ ਲੋੜਵੰਦ ਬਰਕਤ ਆ ਜਾਏ, ਉਹਦੀ ਚੰਗੀ ਤਰ੍ਹਾਂ ਸੇਵਾ ਟਹਿਲ ਕਰੀਏ। ਭਾਉ ਭਗਤ ਹਿਰਦੇ ਮਹਿ ਧਰੀਏ, ਆਪਣੇ ਹਿਰਦਿਆਂ ਵਿੱਚ ਜਿਹੜੀ ਪ੍ਰੇਮਾ ਭਗਤੀ ਉਹਨੂੰ ਧਾਰਨ ਕਰ ਲਈਏ, ਪ੍ਰੇਮ ਨਾਲ ਭਗਤੀ ਕਰਿਆ ਕਰਾਇਆ ਕਰੀਏ। ਇਹ ਉਪਦੇਸ਼ ਸਦੀਵ ਕਮਾਵੋ, ਕਹਿੰਦੇ ਸਾਡਾ ਉਪਦੇਸ਼ ਹੈ ਹਮਾਸ਼ਾ ਕਮਾਓ ਤੁਸੀਂ, ਤੁਮਰਾ ਭਲਾ ਹੋਏ ਸੁਖ ਪਾਵੋ, ਤੁਸੀਂ ਇਹ ਕਮਾਓਗੇ ਕਹਿੰਦੇ ਤੁਹਾਡਾ ਭਲਾ ਹੋ ਜਾਊ ਤੇ ਸੁਖ ਪਾਉਂਗੇ। ਮਾਨੇ ਬਚਨ ਗੁਰੂ ਕੇ ਸਭ ਹੀ, ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਇਸ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕਹੇ ਹੈ ਸਾਰੇ ਠਗਾਨੇ ਸਭ ਤਰ੍ਹਾਂ ਕਰਕੇ ਮੰਨ ਲਏ ਹਨ। ਦਰਬ ਲੁਟਾਏ ਦੀਨ ਤਿੰਨ ਤਬ ਹੀ ਉਸੇ ਵੇਲੇ ਜਿੰਨਾ ਘਰਾਂ ਵਿੱਚ ਇਹ ਧਨ ਪਦਾਰਥ ਪਿਆ ਸੀ ਸਭ ਗਰੀਬ ਲੋਟਾਂ ਨੂੰ ਲੁਟਾ ਪਟਾ ਦਿੱਤਾ। ਖੇਤੀ ਕਰਨ ਲੱਗਿਓ ਸਭ ਗ੍ਰਾਮ ਸਾਰਾ ਜਿਹੜਾ ਪਿੰਡ ਸੀ ਠੱਗੀਆਂ ਮਾਰਦਾ ਸੀ ਉਹ ਠੱਗੀਆਂ ਛੱਡ ਕੇ ਖੇਤੀ ਦਾ ਕੰਮ ਧੰਦਾ ਕਰਨ ਲੱਗ ਪਿਆ। ਪੂਰਬ ਕੋ ਤਜ ਦਇਓ ਕੁਕਾਮ ਪਹਿਲਾਂ ਜਿਹੜਾ ਕਹਿੰਦੇ ਖੋਟਾ ਕੰਮ ਸੀ ਨਾ ਮਾਰਨਾ ਤੇ ਫਿਰ ਲੁੱਟ ਖਸੁੱਟ ਕਰਨੀ ਉਹ ਸਭ ਛੱਡ ਦਿੱਤਾ ਇਹਨਾਂ ਨੇ। ਧਰਮ ਸਾਲ ਮਿਲ ਸਕਲ ਸਵਾਰੀ ਸਾਰਿਆਂ ਨੇ ਮਿਲ ਜੁਲ ਕੇ ਜਿਹੜੀ ਧਰਮ ਦੀ ਜਗ੍ਹਾ ਬੜੀ ਸੋਹਣੀ ਬਣਾ ਲੈਣਾ ਕੀਤੀ। ਭਾਉ ਭਗਤ ਕੇ ਭੇ ਅਧਿਕਾਰੀ ਇਸ ਤਰ੍ਹਾਂ ਪ੍ਰੇਮ ਨਾਲ ਭਗਤੀ ਕਰਨੀ ਇਹਦੇ ਹੱਕਦਾਰ ਹੋ ਗਏ ਜਗਿਆਸੂ ਅਧਿਕਾਰੀ ਬਣ ਗਏ ਹਨ। ਸਿਮਰਨ ਲੱਗੇ ਵਾਹਿਗੁਰੂ ਨਾਮੋ ਧਰਮਸ਼ਾਲਾ ਵਿੱਚ ਬੈਠ ਕੇ ਜਿਹੜਾ ਸੱਚਾ ਨਾਮ ਵਾਹਿਗੁਰੂ ਉਹਨੂੰ ਸਿਮਰਨ ਲੱਗ ਪਏ। ਸਿੱਖੀ ਰੀਤ ਲੀਨ ਅਬਰਾਮੋ ਜੋ ਇਸ ਤਰ੍ਹਾਂ ਸਿੱਖੀ ਦੀ ਰੀਤੀ ਉਹ ਵੀ ਸੋਹਣੀ ਇਹਨਾਂ ਨੇ ਧਾਰਨ ਕਰ ਲਈ। ਚਰਨਾਮਤ ਲੈ ਕੇ ਸਿੱਖ ਸਜ ਗਏ ਹਨ। ਕਿਤਕ ਦਿਵਸ ਬਸ ਕਰ ਤੇ ਹਿਥਾਨਾ ਗੁਰੂ ਨਾਨਕ ਸਾਹਿਬ ਜੀ ਨੇ ਕੁਝ ਕੁ ਦਿਨ ਠੱਗਾਂ ਦੇ ਪਿੰਡ ਵਿੱਚ ਥਾਂ ਵਿੱਚ ਵਸ ਕੇ ਭਾਉ ਭਗਤ ਬਿਦਨੀਕ ਦ੍ਰਿੜਾਨਾ ਪ੍ਰੇਮ ਨਾਲ ਭਗਤੀ ਕਰਨੀ ਹੈ ਚੰਗੇ ਤਰੀਕੇ ਨਾਲ ਪੱਕਿਆ ਕਰਵਾਈ ਹੈ। ਬਖਸ਼ੇ ਸਰਬ ਪਾਪ ਤਿੰਨ ਕੇਰੇ ਭਗਤੀ ਕਰਦਿਆਂ ਦੇਖ ਦੇਖ ਕੇ ਮਹਾਰਾਜ ਮਿਹਰ ਦੀ ਨਿਗਾਹ ਕਰਕੇ ਸਾਰੇ ਇਹਨਾਂ ਦੇ ਪਿਛਲੇ ਕੀਤੇ ਪਾਪ ਬਖਸ਼ ਤੇ ਮਾਫ ਕਰ ਦਿੱਤੇ ਨੇ। ਬਹਰ ਚਲਾਏ ਪੰਥ ਪਲੇਰੇ ਉਸ ਤੋਂ ਬਾਅਦ ਫਿਰ ਜਿਹੜਾ ਚੰਗਾ ਭਾਵ ਭਗਤੀ ਦਾ ਰਸਤਾ ਇਹਦੇ ਵਿੱਚ ਇਹਨਾਂ ਨੂੰ ਚਲਾਇਆ ਤੋਰਿਆ। ਵਿਦਾ ਭਏ ਤਿੰਨ ਤੇ ਭਰਿਆਈ ਮਹਾਰਾਜ ਨੂੰ ਇਹ ਜਾਣ ਤਾਂ ਦਿੰਦੇ ਨਹੀਂ ਸੀ ਕਿ ਮਹਾਰਾਜ ਸਾਡੇ ਨਗਰ ਵਿੱਚ ਹੀ ਰਹੋ ਪ੍ਰਾਪ ਜੀ ਮੱਲੋ ਮੱਲੀ ਜਬਰਦਸਤੀ ਇਹਨਾਂ ਤੋਂ ਵਿਦਿਆ ਹੋ ਕੇ ਚਲੇ ਗਏ ਹਨ। ਆਗੇ ਕੀਨੋ ਗਮਨ ਗੁਸਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਸੰਸਾਰ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਤੋਂ ਵਿਦਾਵਿਦ ਹੋ ਕੇ ਅੱਗੇ ਨੂੰ ਚੱਲਣਾ ਕੀਤਾ। ਮਹਾ ਅਗੀ ਜਿਨ ਜਗਤ ਉਧਾਰੇ ਸੰਤੋਖ ਸਿੰਘ ਜੀ ਕਹਿੰਦੇ ਹੇ ਸਰੋਤਾ ਜਨੋ ਜਿਨ੍ਹਾਂ ਨੇ ਵੱਡੇ ਵੱਡੇ ਪਾਪੀ ਸੰਸਾਰ ਤੇ ਉਧਾਰ ਸੁਧਾਰ ਦਿੱਤੇ। ਤਿੰਨ ਦਰਸ਼ਨ ਪਰ ਕਬ ਬਲਿਹਾਰੇ ਵੈਸੇ ਗੁਰੂ ਨਾਨਕ ਸਾਹਿਬ ਦੇ ਦਰਸ਼ਨਾਂ ਤੋਂ ਇੱਕ ਵੀ ਸੰਤੋਖ ਸਿੰਘ ਜੀ ਸਦਕੇ ਜਾ ਰਿਹਾ। ਦੋਹਰਾ ਮੁਕਤਾ ਪੰਕਤ ਸਰਸਵਤੀ ਜਿਹੜੀ ਗੁਰਬਾਣੀ ਹੈ ਕਹਿੰਦੇ ਮੋਤੀਆਂ ਦੀਆਂ ਲੜੀਆਂ ਹਨ। ਗੁਰ ਜਸ ਗੁਣ ਪੁਰਵਾਏ ਗੁਰੂ ਕਾ ਜਸੇ ਬਾਣੀ ਦੁਆਰਾ ਕਰਨਾ ਇਹ ਕਹਿੰਦੇ ਤਗ ਹੈ ਇਹ ਗੁਰੂ ਕੇ ਜਸ ਰੂਪੀ ਤਾਗੇ ਵਿੱਚ ਭਰੋ ਕੇ ਇੱਕ ਬਾਣੀ ਰੂ ਮੋਤੀ ਦੀਆਂ ਲੜੀਆਂ ਪਹਿਰੇ ਉਰਦੁਆ ਲੋਕ ਮੈਂ ਜਿਹੜਾ ਗੁਰੂ ਕਾ ਸਿੱਖ ਹਿਰਦੇ ਰੂਪ ਗਲ ਦੇ ਵਿੱਚ ਪਹਿਨ ਲਵੇਗਾ ਉਸਦੀ ਦੋਵਾਂ ਲੋਕਾਂ ਵਿੱਚ ਸ਼ੋਭਾ ਹੋਏ ਅਧਿਕਾਰੇ ਤਕੜੀ ਕਹਿੰਦੇ ਦੋਹਾਂ ਲੋਕਾਂ ਵਿੱਚ ਉਹਦੀ ਸ਼ੋਭਾ ਹੋਵੇਗੀ। ਸ੍ਰੀ ਬਾਲਾ ਸੰਦੁਰ ਵਾਚ ਚੌਪਈ ਸੁਣੀਏ ਸ੍ਰੀ ਅੰਗਦ ਸੁਖ ਕਾਰਨ ਬਾਲਾ ਜੀ ਕਹਿੰਦੇ ਹੇ ਸੁਖਾਂ ਦੇ ਕਾਰਨ ਰੂਪ ਸੁਖ ਬਖਸ਼ਣ ਵਾਲੇ ਗੁਰੂ ਅੰਗਦ ਸਾਹਿਬ ਜੀ ਆਪ ਸੁਣਨਾ ਕਰੀਏ। ਗਮਨੇ ਆਗੇ ਨਰਕ ਨਿਵਾਰਨ ਨਰਕਾਂ ਦਾ ਦੁੱਖ ਹੈ ਨਿਵਿਰਤ ਕਰ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਹੈ ਹੋਏ ਠੱਗ ਦੇ ਪਿੰਡ ਦੇ ਜਿਹੜੇ ਠੱਗ ਲੋਕ ਇਹਨਾਂ ਦੇ ਕੋਲੋਂ ਅੱਗੇ ਨੂੰ ਚੱਲ ਪਏ ਵਿਦਾ ਹੋ ਕੇ ਰੂਮ ਵਲਾਇਤ ਜਹਾਂ ਮਹਾਨਾ ਜਿੱਥੇ ਰੂਮ ਦੇ ਵਿੱਚ ਬੜਾ ਭਾਰੀ ਕਹਿੰਦੇ ਮਹਾਨ ਵਲਾਇਤ ਰਾਜਧਾਨੀ ਹੈ ਪਾਤਸ਼ਾਹ ਕਾਰੂ ਤੇ ਥਾਨਾ ਇਸ ਰਾਜਧਾਨੀ ਦੇ ਵਿੱਚ ਜਿਹੜਾ ਪਾਤਸ਼ਾਹ ਕਹਿੰਦੇ ਮਹਾਨ ਕਾਰੂ ਕਰਕੇ ਹੈ ਤਹਾਂ ਜਾਏ ਦੇਖਿਓ ਪੁਰ ਭਾਰੀ ਇਸਰਾ ਰੂਮ ਵਿੱਚ ਜਾ ਕੇ ਉੱਥੇ ਜਾ ਕੇ ਬੜਾ ਤਕੜਾ ਕਹਿੰਦੇ ਸ਼ਹਿਰ ਦੇਖਿਆ ਆਪ ਜੀ ਨੇ, ਮਹਾਰੰਕ ਬਸ ਹੈ ਨਰ ਨਾਰੀ, ਜਿਹੜੇ ਸ਼ਹਿਰ ਦੇ ਵਿੱਚ ਲੋਕ ਕਹਿੰਦੇ ਬੜੇ ਇਸਤਰੀ ਪੁਰਸ਼ ਸਾਰੇ ਮਹਾਨ ਕੰਗਾਲ ਹੀ ਬਸਦੇ, ਕਿਰਤ ਕਰਤ ਸਭ ਦਿਵਸ ਬਿਤਾਵਤ, ਕਹਿੰਦੇ ਜਿੰਨੇ ਲੋਕ ਮਾਈ ਭਾਈ ਕੰਮ ਕਰਦੇ ਸਾਰਾ ਦਿਨ ਲੰਘਾਉਂਦੇ, ਦਰਬ ਨਪਾਸ ਸਦਾ ਦੁੱਖ ਪਾਵਤ, ਕੋਲ ਮਾਇਆ ਧਨ ਹੈ ਨਹੀਂ ਹੈ ਵਿਚਾਰੇ ਸਾਰਾ ਦੁੱਖ ਹਮੇਸ਼ਾ ਦੁੱਖੀ ਪਾਉਂਦੇ, ਸੰਤ ਅਥਿਤ ਕੀ ਸੇਵ ਨ ਕਰਈ, ਜਦੋਂ ਨੰਗ ਮਲੰਗ ਆਏ ਗਏ ਸਾਧੂ ਸੰਤ ਦੀ ਲੋੜਵੰਦ ਦੀ ਵਿਚਾਰੇ ਕੋਈ ਸੇਵਾ ਵੀ ਨਹੀਂ ਇਹ ਕਰ ਸਕੇ, ਭੂਪ ਪ੍ਰਜਾ ਏਕ ਅਨਹਰਈ, ਇੱਥੋਂ ਦਾ ਜਿਹੜਾ ਰਾਜਾ ਕਾਰੂ ਉਹ ਵੀ ਕਹਿੰਦੇ ਇਹੋ ਜਿਹੀ ਹੈ ਤੇ ਪ੍ਰਜਾ ਵੀ ਇਹੋ ਜਿਹੀ ਇੱਕੋ ਜਿਹੀ ਹੈ, ਸ੍ਰੀ ਪਰਮੇਸ਼ੁਰ ਨਾਮ ਨ ਲਈ, ਨਾ ਕਹਿੰਦੇ ਪ੍ਰਜਾ ਨਾ ਕਾਰੂ ਪਾਤਸ਼ਾਹ ਪਰਮੇਸ਼ੁਰ ਦਾ ਨਾਮ ਕੋਈ ਨਹੀਂ ਲੈਂਦਾ, ਦੋਹੋਂ ਲੋਕ ਦੁੱਖ ਪਾਵੇ ਤੇ, ਇਸ ਕਰਕੇ ਦੋਹਾਂ ਲੋਕਾਂ ਵਿੱਚ ਦੁੱਖ ਪਾ ਰਹੇ ਤੇ ਵੀ ਅੱਗੇ ਨੂੰ ਵੀ ਪਾਉਣ ਗਏ, ਤਿੰਨ ਕੋ ਸੁਖ ਦੇਨੇ ਕੇ ਹੇਤਾ, ਭਾਈ ਬਾਲਾ ਜੀ ਭਾਈ ਅਥਵਾ ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹਨਾਂ ਦੁਖੀ ਲੋਕਾਂ ਨੂੰ ਸੁਖ ਬਖਸ਼ਣ ਵਾਸਤੇ, ਪੁਰ ਪਰਵਿਰਸ਼ੇ ਬੇਦੀ ਕੁਲ ਕੇਤਾ, ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਸਤਿਗੁਰੂ ਇਹਨਾਂ ਦੇ ਸ਼ਹਿਰ ਵਿੱਚ ਜਾ ਪ੍ਰਵੇਸ਼ ਹੋਏ, ਕਾਰੂ ਕੇਰ ਦੁਰਗ ਜਹ ਭਾਰੀ, ਕਾਰੂ ਪਾਤਸ਼ਾਹ ਦਾ ਪਹਾੜੀ ਕਿਲਾ ਹੈ ਸੀ, ਤਿਸਕੇ ਬੈਠੇ ਜਾਏ ਅਗਾਰੀ, ਉਸ ਕਿਲੇ ਦੇ ਅੱਗੇ ਜੇ ਹੋ ਕੇ ਸਾਹਮਣੇ ਜੇ ਹੋ ਕੇ ਜਾ ਬੈਠੇ ਗੁਰੂ ਨਾਨਕ ਸਾਹਿਬ ਮਹਾਰਾਜ, ਬ੍ਰਿੰਦ ਹੁਤੇ ਦਰ ਪਰ ਦਰਵਾਨਾ, ਕਿਲੇ ਦੇ ਦਰਵਾਜ਼ੇ ਉੱਪਰ ਬਹੁਤ ਤਕੜੇ ਦਰਬਾਨ ਚੀ ਸੀ, ਬੜੇ ਪਹਿਰੇਦਾਰ ਸਨ, 300 ਸ੍ਰੀ ਗੁਰ ਬਚਨ ਬਖਾਨਾ, ਦਰਬਾਨ ਚੀਆਂ ਪਹਿਰੇਦਾਰਾਂ ਦੇ ਸਾਰ ਸਤਿਗੁਰੂ ਜੀ ਨੇ ਬਚਨ ਕਿਹਾ, ਕੈਸੋ ਹੈ ਪਾਤਸ਼ਾਹ ਵਲਾਇਤ, ਕਹਿੰਦੇ ਵੀ ਤੁਹਾਡੀ ਵਲਾਇਤ ਰਾਜਧਾਨੀ ਦਾ ਪਾਤਸ਼ਾਹ ਵੀ ਕਿਸ ਤਰ੍ਹਾਂ ਦਾ, ਕੇਤਿਕ ਦੇਤ ਫਕੀਰ ਖਰਾਏ, ਬਾਹਰੋਂ ਫਕੀਰ ਆ ਜੇ ਉਹਨੂੰ ਕਿਹਾ ਕਿੰਨਾ ਕਹਿੰਦੇ ਪੁਨਾਰਥ ਧਨ ਪਦਾਰਥ ਦਿੰਦਾ ਹੈ, ਕੈਸੋ ਨਿਆਉ ਪ੍ਰਜਾ ਕੋ ਕਰਈ, ਇਹ ਵੀ ਸਾਨੂੰ ਦੱਸੋ ਦਰਬਾਨ ਜੀ ਉਹ ਵੀ ਇਹ ਜਿਹੜਾ ਕਾਰੂ ਪਾਤਸ਼ਾਹ ਤੁਹਾਡਾ ਜਿਹੜੇ ਕੋਈ ਨਿਆਂ ਦੀ ਗੱਲ ਹੈ ਉਹ ਕਿਸ ਤਰ੍ਹਾਂ ਦੀ ਕਰਦਾ, ਭਾਵ ਕਿਹੋ ਜਿਹਾ ਇਨਸਾਫ਼ ਇਹ ਕਰਦਾ ਹੈ, ਕਰੁਣਾ ਕਿਤਕ ਹਿਰਦੇ ਮਹਿ ਧਰਈ, ਇੱਕ ਗਰੀਬ ਲੋਕ ਦੁਖੀ ਲੋਕ ਹੈ ਕਿੰਨੀ ਕੁ ਉਹਨਾਂ ਤੇ ਕਿਰਪਾ ਕਰਦਾ, ਕਿੰਨਾ ਕੁ ਰਹਿਮ ਤਰਸ ਕਰਦਾ, ਇਹ ਸੁਣ ਦਰਬਾਨਨ ਘੇਰਾ ਉਚਾਰੀ, ਮਹਾਰਾਜ ਤੇ ਸੁਣ ਕੇ ਜਿਹੜੇ ਦਰਬਾਨ ਚੀ ਹੈ ਪਹਿਰੇਦਾਰ ਇਹਨਾਂ ਨੇ ਕਿਹਾ, ਅਤ ਪਰਜਾ ਇਨ ਕੀਨ ਦੁਖਾਰੀ, ਕਹੀਏ ਜਿਹੜਾ ਕਾਰੂ ਪਾਤਸ਼ਾਹ ਨੇ ਤਾਂ ਸਾਰੀ ਪ੍ਰਜਾ ਨੂੰ ਬਹੁਤ ਦੁਖੀ ਕੀਤਾ ਹੋਇਆ, ਕਾਰੂ ਅਤ ਜ਼ੁਲਮੀ ਪਾਤਸ਼ਾਹ, ਸਾਡਾ ਜਿਹੜਾ ਕਾਰੂ ਨਾਮ ਦਾ ਪਾਤਸ਼ਾਹ ਬਹੁਤ ਤਕੜਾ ਜ਼ੁਲਮ ਕਰਨ ਵਾਲਾ ਹੈ, ਕਿਰਪਨ ਵਿਸਾਲ ਰਹੇ ਧਨ ਚਾਹੇ, ਬੜਾ ਕਚੂਸ ਹੈ ਫਿਰ ਵੀ ਧਨ ਦੀ ਚਾਹ ਨਾਲ ਇਹਨੂੰ ਬਣੀ ਰਹਿੰਦੀ ਹੈ, ਮਾਇਆ ਦਾ ਪੁੱਤੀ ਬਣਿਆ ਹੋਇਆ, ਰੰਚਕ ਦਾਨ ਕਿਸੂ ਨਹਿ ਦੇਈ, ਬਹੁਤ ਕੀ ਹੈ ਭੋਰਾ ਮਾਤਰ ਵੀ ਇਹ ਕਿਸੇ ਨੂੰ ਦਾਨ ਦੂਨ ਨਹੀਂ ਦਿੰਦਾ, ਕਾਣੀ ਕੌਡੀ ਨਹੀਂ ਦਿੰਦਾ ਕਿਸੇ ਨੂੰ, ਪਰਜਾ ਸਰਬ ਲੂਟ ਇਨ ਲਈ, ਦੱਸਿਆ ਮਹਾਰਾਜ ਜਿੰਨੀ ਆ ਪਰਜਾ ਸਾਰੀ ਇਹਨੇ ਲੁੱਟ ਪੁੱਟ ਲਈ ਹੈ, ਕਿਸੇ ਕੋਲ ਮਾਇਆ ਨਹੀਂ ਇਹਨੇ ਛੱਡੀ, ਇਸ ਕੋ ਭਰਾਤ ਹਰੂਨਹ ਜੋ, ਮਹਾਰਾਜ ਲਾਹੌਰ ਸੁਣ ਲਓ ਇਹਦਾ, ਕਹਿੰਦੇ ਜਿਹੜਾ ਵੱਡਾ ਭਰਾ ਸੀ ਨਾ ਪਹਿਲਾਂ ਹਰੂਨ ਹੋਇਆ, ਦਰਬ ਗੰਜ ਚਾਲੀ ਕੀ ਸੋ, ਇਹਦੇ ਵਰਗਾ ਹੀ ਸੀ, ਉਹਨੇ ਆਪਣੀ ਜ਼ਿੰਦਗੀ ਵਿੱਚ ਕਹਿੰਦੇ 40 ਗੰਜ ਜਿਹੜਾ ਧਨ ਇਕੱਠਾ ਕੀਤਾ ਸੀ, ਇਨ ਕੀਨੇ 45 ਗੰਜ, ਇਹਨੇ ਤਾਂ ਕਹਿੰਦੇ 45 ਗੰਜ ਇਕੱਠੇ ਕਰ ਲਏ, ਜਾਣੀ 20 ਕੁ ਹੱਥ ਉੱਚਾ ਹੋਵੇ ਤੇ 20 ਗੰਜ ਇਰਦ ਗਿਰਦ ਹੋਵੇ, ਇੰਨਾ ਕੁ ਜਿਹੜਾ ਧਨ ਹੈ ਨਾ 20 ਹੱਥ ਤੇ 20 ਉੱਚਾ ਤੇ 20 ਇਰਦ ਗਿਰਦ ਘੇਰਾ ਜਾ, ਉਹਨੂੰ ਇੱਕ ਗੰਜ ਕਿਹਾ ਜਾਂਦਾ ਹੈ, ਇਸ ਤਰ੍ਹਾਂ ਕਹਿੰਦੇ ਉਹ ਮਹਾਰਾਜ ਉਹਨੇ ਤਾਂ 40 ਗੰਜ ਇਕੱਠੇ ਕੀਤੇ ਸੀ, ਇਹ ਕਹਿੰਦੇ ਉਹਦਾ ਗਾਹ ਅੱਗੇ ਬਣ ਗਏ ਨੇ 5 ਹੋਰ ਕੰਡ ਗਏ, ਪੰਤਾਲੀ ਗੰਜ ਜੋੜੇ ਹੋਏ ਹੈ। ਸਰਬ ਵਲਾਇਤ ਮਾਇਆ ਸੰਜ ਰਾਜਨੀ ਆ ਵਲਾਇਤ ਦੀ ਦੇਸਾਂ ਦੀ ਜਾਂ ਵਲਾਇਤ ਰਾਜਧਾਨੀ ਦੀ ਸਾਇਆ ਜਿਹੜੀ ਸਾਰੀ ਮੱਠੀ ਮਾਇਆ ਇਕੱਠੀ ਕਰ ਲਈ ਇਸਨੇ। ਦੋਹਰਾ ਦਾਦ ਪੁਕਾਰ ਨਾ ਸੁਣੈ ਕਛ ਇਹੋ ਜਿਹਾ ਮਾਰਾ ਪੜੂਗਾ ਜ਼ੁਲਮੀ ਰਾਜਾ ਹੈ। ਜੇ ਕੋਈ ਗਰੀਬ ਦੁਖੀ ਆ ਜਾਏ ਨਾ ਤਾਂ ਉਹਦੀ ਕਹਿੰਦੇ ਪੁਕਾਰ ਫਰਿਆਦ ਸੁਣਦਾ ਹੈ, ਨਾ ਦਾਦ ਕੋਈ ਇਨਸਾਫ ਹੀ ਕਰਦਾ ਹੈ, ਕੋਈ ਨਿਆਮ ਨਹੀਂ ਦਿੰਦਾ ਇਹੋ ਜਾਏ। ਵੇ ਵਹਿ ਧਨ ਖੁਨ ਸਾ ਖੁਨ ਖੁਸਵਾਏ ਜਿੱਥੇ ਕੋਈ ਸੁਣ ਧਨ ਦੀ ਗੱਲ ਸੁਣਦਾ ਉਦੋਂ ਕਹਿੰਦੇ ਘੁਆ ਲੈਂਦਾ ਹੈ ਖੋ ਲੈਂਦਾ ਹੈ। ਦਯਾਹੀਨ ਦੁੱਖ ਦੇਹ ਸਭ ਰਹੇ ਜਿਹੜਾ ਕਾਰੂ ਪਾਤਸ਼ਾਹ ਦਇਆ ਤੋਂ ਰਹਿ ਤਾਂ ਸਾਰਿਆਂ ਨੂੰ ਦੁੱਖ ਦਿੰਦਾ ਹੈ। ਮਨ ਤਬਾਤ ਨਕਾਏ ਜਿਹਨੂੰ ਮਾਰਾ ਕੋਈ ਸਿਆਣੀ ਗੱਲ ਕਹੀਏ ਕੋਈ ਨੀ ਮੰਨਦਾ ਮੁੰਦਾ ਇਹੋ ਜਿਹਾ ਮਾਇਆ ਧਾਰੀਅਤ ਅੰਨਾ ਬੋਲਾ ਹੈ। ਚੌਪਈ ਦੇਸ਼ ਵਲਾਇਤ ਸਗਰੇ ਲੋਕਾ ਸਾਰਾ ਵਲਾਇਤ ਦੇਸ਼ ਸਾਰੀ ਜਿਹੜੀ ਰਾਜਧਾਨੀ ਦੇ ਲੋਕ ਹੈ। ਰਹਿ ਦੁਖੀ ਨਿਤ ਧਰ ਉਰ ਸ਼ੋਕਾ ਸਾਰੇ ਦੁਖੀ ਰਹਿੰਦੇ ਹਿਰਦੇ ਵਿੱਚ ਸ਼ੋਕ ਧਾਰਦੇ ਵੀ ਕਰੋ ਇਹ ਮਰੂਖ ਸਾਡਾ ਕਿਹੜਾ ਛੁੱਟੂਗਾ। ਕਿਤੇ ਗ੍ਰਾਮ ਕਰ ਗਏ ਉਜਾਰਾ ਇਹ ਤਾਂ ਮਹਾਰਾਜ ਜਿਹੜੇ ਪਿੰਡਾਂ ਦੇ ਲੋਕ ਹੈ ਆਪਣਾ ਪਿੰਡ ਦਾ ਪਿੰਡ ਨੂੰ ਉਜਾੜ ਕੇ ਚਲੇ ਗਏ ਭਾਵੇਂ ਤੋਂ ਦੁਖੀ ਹੋਏ ਹੋਰ ਕਿਸੇ ਪਾਸੇ ਚਲੇ ਗਏ ਜਿਹੜੇ ਕੇਤੇ ਕਮਰ ਗਏ ਕਰਤ ਪੁਕਾਰਾ ਜਿਹੜੇ ਪਿੰਡਾਂ ਦੇ ਲੋਕ ਇਹਦੇ ਅੱਗੇ ਫਰਿਆਦਾਂ ਪੁਕਾਰਾਂ ਕਰਦੇ ਮਰ ਗਏ ਇਹਨੇ ਸੁਣੀ ਨਹੀਂ ਹੈ ਕਿਸੇ ਦੀ। ਸੁਣ ਕਰ ਤਿੰਨ ਤੇ ਕਿਰਪਾ ਨਿਧਾਨਾ ਉਹਨਾਂ ਦਰਵਾਂਚੀਆਂ ਪਾਸੋਂ ਕਿਰਪਾ ਦੇ ਖਜ਼ਾਨਾ ਸਤਿਗੁਰਾਂ ਨੇ ਸੁਣ ਕੇ ਪੁਨ ਬੂਝੇ ਸੋ ਦਰਵਾਨਾ ਉਹਨਾਂ ਦਰਵਾਨਚੀਆਂ ਪਹਿਰੇਦਾਰਾਂ ਤੋਂ ਫੇਰ ਮਹਾਰਾਜ ਨੇ ਪੁੱਛ ਲਿਆ ਕੈਸੇ ਦਰਬ ਕੀਨ ਇੱਕ ਠਾਈ ਕਹਿੰਦੇ ਵੀ ਇਹ ਤੁਹਾਡੇ ਪਾਤਸ਼ਾਹ ਨੇ ਇੰਨਾ ਧਨ ਪੰਜਵੇਂ ਭਲਾ ਇਕੱਠਾ ਕਰ ਲਿਆ। ਰਾਖਤ ਹੈ ਨਰ ਅਧਿਕ ਦੁਰਾਈ ਕਿ ਜਿਹੜੇ ਮਨੁੱਖ ਹੈ ਆਪੋ ਆਪਣੀ ਮਾਇਆ ਨੂੰ ਬੜਾ ਲੁਕਾ ਛੁਕਾ ਕੇ ਰੱਖਦੇ ਹੁੰਦੇ ਹੋਏ ਏਕਲੇ ਗਾਡਾ ਹੈ ਧਰਮ ਜਿਹਦੇ ਕੋਲੇ ਮਾਇਆ ਹੁੰਦੀ ਹੈ ਰਾਤ ਨੂੰ ਕਹਿੰਦੇ ਇਕੱਲਾ ਹੋ ਕੇ ਅੱਧੀ ਰਾਤ ਨੂੰ ਟੂਆ ਪੁੱਟ ਕੇ ਜਦੋਂ ਕੋਈ ਨੀ ਹੁੰਦਾ ਸਭ ਸੁੱਤੇ ਉਦੋਂ ਧਰਤੀ ਚ ਗੱਡਦਾ ਨਿਸ ਦਿਨ ਬਸਿਓ ਰਹਿਤ ਸੋਰ ਮੈਂ ਜਿਹੜਾ ਧਨ ਧਰਤੀ ਵਿੱਚ ਗੱਡਿਆ ਹੁੰਦਾ ਰਾਤ ਹੋਵੇ ਦਿਨ ਹੋਵੇ ਦਿਨ ਇਹਦੇ ਵਿੱਚ ਉਹਦੇ ਬਸਿਆ ਰਹਿੰਦਾ ਯਾਦ ਰਹਿੰਦਾ ਵੀ ਇੰਨੀ ਮਾਇਆ ਉੱਥੇ ਗੱਡੀ ਮੈਂ ਕੌਣ ਰੀਤ ਕਰ ਇਨ ਹੈ ਸਕੇਲੀ ਇਹ ਵੀ ਪੰਜ ਪਹਿਰੇਦਾਰ ਕਿਹੜੀ ਰੀਤੀ ਕਰਕੇ ਕਿਹੜੇ ਢੰਗ ਤਰੀਕੇ ਨਾਲੇ ਲੋਕਾਂ ਦੀ ਮਾਇਆ ਨੇ ਇਕੱਠੀ ਕਰ ਲਈ। ਆਵਤ ਜਾਤੀ ਹੋਤ ਦੁਹੇਲੀ ਜਿਹੜੀ ਮਾਇਆ ਜਦੋਂ ਆਉਂਦੀ ਉਦੋਂ ਵੀ ਮਨੁੱਖ ਨੂੰ ਬੜਾ ਦੁਖੀ ਕਰਦੀ ਤੰਗ ਕਰਦੀ ਔਖੇ ਹੋ ਕੇ ਮਾਇਆ ਆਉਂਦੀ ਮਨੁੱਖ ਕੋਲ ਲਹੂ ਪਾਣੀ ਕਰਨਾ ਪੈਂਦਾ ਫਿਰ ਕਿਤੇ ਮਿਲਦੀ ਆਉਂਦੀ ਮਾਇਆ ਜਦੋਂ ਜਾਂਦੀ ਉਦੋਂ ਵੀ ਦੁਖੀ ਕਰਦੀ ਹੈ ਉਦੋਂ ਵੀ ਹਟ ਟਿਕ ਹੁੰਦਾ ਕਈਆਂ ਨੂੰ ਤਬ ਦਰਬਾਨਨ ਬੈਨ ਬਖਾਨਾ ਸਵੇਰੇ ਦਰਬਾਨਚੀਆਂ ਨੇ ਮਹਾਰਾਜ ਨੂੰ ਬਚਨ ਕਿਹਾ ਹੈ ਸੁਣੋ ਬਾਤ ਦਰਵੇਸ਼ ਮਹਾਨਾ ਇਹ ਮਹਾਨ ਦਰਵੇਸ਼ ਸਾਡੀ ਮਹਾਰਾਜ ਗੱਲ ਧਿਆਨ ਨਾਲ ਤੁਸੀਂ ਸੁਣ ਲਓ ਜੀ ਇੱਕ ਸਮੇਂ ਕਾਰੂ ਜੋ ਰਾਈ ਤੁਸੀਂ ਕਹਿੰਦੇ ਵੀ ਮਨੁੱਖ ਲੁਕੋ ਲੁਕੋ ਕੇ ਮਾਇਆ ਰੱਖਦਾ ਵੀ ਇਹਨੇ ਕਿਵੇਂ ਲੈ ਲਈ ਲੈ ਸੁਣੋ ਮਹਾਰਾਜ ਇੱਕ ਸਮੇਂ ਦੀ ਗੱਲ ਆ ਸਾਡਾ ਪਾਤਸ਼ਾਹ ਕਾਰੂ ਹੈ ਜਿਹੜਾ ਹੈ ਨਾ ਨਿਜ ਵਜ਼ੀਰ ਸਭ ਲੀਨ ਬੁਲਾਈ ਕਹਿੰਦੇ ਜਿੰਨੇ ਆਪਣੇ ਵਜ਼ੀਰ ਸੀ ਸਾਰਿਆਂ ਨੂੰ ਆਪਣੇ ਕੋਲ ਬੁਲਾ ਲਿਆ ਇਸਨੇ ਪੂਜਨ ਕੀਨੇ ਬਚਨ ਕਠੋਰਾ ਸਾਰਿਆਂ ਨੂੰ ਕਹਿੰਦੇ ਸਖਤ ਬਚਨ ਕਹਿ ਕੇ ਪੁੱਛਣਾ ਕੀਤਾ ਇਸਨੇ ਹੈ ਕਿ ਨਹੀਂ ਧਨ ਔਰੈ ਠੋਰਾ ਵਜ਼ੀਰਾ ਦੱਸੋ ਛੇਤੀ ਦੇ ਕੇ ਜਿਹੜਾ ਧਨ ਹੈ ਕਿਸੇ ਹੋਰ ਜਗ੍ਹਾ ਵਿੱਚ ਹੁਣ ਹੈਗਾ ਕਿ ਨਹੀਂ ਹੈ ਮੋਰ ਵਲਾਇਤ ਮੈਂ ਕਿਤ ਬਾਚੋ ਮੇਰੀ ਜਿਹੜੀ ਰਾਜਧਾਨੀ ਹੈ ਕਹਿੰਦੇ ਜਿੱਥੇ ਵੀ ਮਾਇਆ ਹੈਗੀ ਹੈ ਕਿਤੇ ਬਚਿਆ ਜਾਂ ਮੈਨੂੰ ਬਾਚੋ ਦੱਸੋ ਦੇਹੋ ਬਤਾਏ ਬੈਨ ਕਹਿ ਸਾਚੋ ਸੱਚਾ ਬਚਨ ਕਹਿ ਕੇ ਮੈਨੂੰ ਦੱਸ ਦਿਓ ਵੀ ਫਲਾਨੇ ਥਾਂ ਅਜੇ ਮਾਇਆ ਹੈਗੀ ਹੈ ਦੋਹਰਾ ਸੁਣ ਵਜ਼ੀਰ ਡਰ ਅਰਜ ਕੀਏ ਗੁਰੂ ਨਾਨਕ ਸਾਹਿਬ ਜੀ ਕਾਰੂ ਪਾਤਸ਼ਾਹ ਤੋਂ ਸੁਣ ਕੇ ਵਜ਼ੀਰਾਂ ਨੇ ਡਰ ਧਾਰਨ ਜਾ ਕਰਦਿਆਂ ਹੋਏ ਕਹੂੰ ਰਜਤ ਪਾਣ ਨਾ ਕਿਹਾ ਕਹੇ ਸਿਕਾਰੂ ਨੂੰ ਕਿ ਹੇ ਪਾਰਜਾ ਹੁਣ ਕਿਤੇ ਰੁਪਈਆ ਨਹੀਂ ਰਿਹਾ ਹੈ। ਸਰਦ ਮੇਘ ਜਲ ਹੀਨ ਜਿਉ, ਜਿਵੇਂ ਸਰਦ ਰੁੱਤ ਦੇ ਵਿੱਚ ਅੱਸੂ ਕੱਤੇ ਮਹੀਨੇ ਦੇ ਵੀ ਜਿਹੜੇ ਬੱਦਲ ਹੈ ਪਾਣੀ ਤੋਂ ਬਗੈਰ ਹੁੰਦੇ, ਤਿਉ ਲੱਖ ਦੇਸ਼ਨ ਮਾਇ, ਇਸੇ ਤਰ੍ਹਾਂ ਆਪਣੇ ਇਲਾਕਿਆਂ ਦੇਸਾਂ ਵਿੱਚ ਜਾਣ ਲਾ ਵੀ ਕਿਤੇ ਮਾਇਆ ਰੂਪ ਪਾਣੀ ਹੈ ਨਹੀਂ ਹੈ। ਚੌਪਈ ਏਕ ਰਜਤ ਪਾਨ ਸਗਰੇ ਦੇਸ਼ਾ, ਹੇ ਪਾਤਸ਼ਾਹ ਬਹੁਤਾ ਤਾਂ ਕੀ ਹੈ, ਕਹਿੰਦੇ ਸਾਰੇ ਇਲਾਕੇ ਵਿੱਚ ਇੱਕ ਵੀ ਜਿਹੜਾ ਰੁਪਈਆ ਹੈ। ਖੋਜਿਓ ਪਾਏ ਨ ਕਹੂੰ ਨਰੇਸ਼ਾ, ਹੇ ਰਾਜਾ ਕਹਿੰਦੇ ਢੂੰਡਿਆ ਹੋਇਆ ਕਿਤੇ ਇੱਕ ਰੁਪਈਆ ਨਹੀਂ ਪਾਇਆ ਜਾਂ ਇੱਕ ਰੁਪਈਆ ਨਹੀਂ ਮਿਲੇਗਾ। ਸੁਨ ਕਾਰੂ ਨਿਜ ਸੁਤਾ ਬੁਲਾਈ, ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਕਹਿੰਦੇ ਵਜ਼ੀਰਾਂ ਤੋਂ ਸੁਣ ਕੇ ਰੁਪਈਆ ਦਾ ਪਤਾ ਕਰਨ ਵਾਸਤੇ ਕਾਰੂ ਨੇ ਆਪਣੀ ਸਪੁੱਤਰੀ ਬੁਲਾ ਲਈ ਕੋਲ। ਕਹਿਓ ਇਸੇ ਕੋ ਵੇਚੋ ਜਾਈ, ਵਜ਼ੀਰਾਂ ਨੂੰ ਜਾ ਕਹਿਣ ਲੱਗਿਆ ਵੀ ਆ ਲੈ ਜਾਓ ਉੱਥੇ ਜਾ ਕੇ ਇਹਨੂੰ ਕਹਿੰਦੇ ਵੇਚੋ ਮੇਰੀ ਪੁੱਤਰੀ ਨੂੰ। ਏਕ ਰਜਤ ਪਾਨ ਜੋ ਨਰ ਦੇਵੈ, ਇਸ ਤਰ੍ਹਾਂ ਬਾਜ਼ਾਰ ਵੇਖਿਆ ਕਰਕੇ ਕਹੋ ਵੀ ਜਿਹੜਾ ਇੱਕ ਰੁਪਈਆ ਪੁਰਸ਼ ਕੋਈ ਦੇਊਗਾ। ਸੋ ਪਾਤਸ਼ਾਹ ਸੁਤਾ ਕੋ ਲੇਵੈ, ਕਹਿੰਦੇ ਕਾਰੂ ਪਾਤਸ਼ਾਹ ਦੀ ਸਪੁੱਤਰੀ ਹੈ ਉਹ ਵੀ ਇਹਨੂੰ ਵਿਆਹ ਕੇ ਲੈ ਜਾਏਗਾ ਇੱਕ ਰੁਪਈਏ ਨਾਲ। ਅਸ ਕਹਿ ਠਾਂਡੀ ਕੀਨ ਬਜਾਰੂ, ਗੁਰੂ ਨਾਨਕ ਸਾਹਿਬ ਜੀ ਇਸ ਤਰ੍ਹਾਂ ਕਹਿ ਕੇ ਨਾ ਵਜ਼ੀਰਾਂ ਨੂੰ ਦੇ ਕੇ ਲੜਕੀ ਨੂੰ ਤੇ ਬਾਜ਼ਾਰ ਵਿੱਚ ਜਾ ਖੜੀ ਕੀਤੀ ਸੀ ਇਸਨੇ। ਚੰਦ ਬਦਨ ਜਿਹ ਲੋਚਨ ਚਾਰੂ, ਜਿਸ ਲੜਕੀ ਦਾ ਚੰਦਰਮਾ ਵਰਗਾ ਮੁਖ ਸੋਹਣੇ ਨੇਤਰ ਸਨ, 14 ਸਾਲ ਬਾਲ ਇੱਕ ਆਇਓ ਮਹਾਰਾਜ। ਫਿਰ ਉਸ ਲੜਕੀ ਨੂੰ ਦੇਖ ਕੇ ਇੱਕ 14 ਸਾਲਾਂ ਦੀ ਉਮਰ ਦਾ ਬੱਚਾ ਉੱਥੇ ਆਇਆ ਬਾਜ਼ਾਰ ਵਿੱਚ, ਪਿਖ ਸਰੂਪ ਮਨ ਰਹਿਓ ਲੁਭਾਇਓ। ਉਹਦੀ ਜਿਹੜੀ ਸਪੁੱਤਰੀ ਦਾ ਸੋਹਣਾ ਸਰੂਪ ਦੇਖ ਕੇ ਉਹ ਦੀਵਾਨਾ ਜਿਹਾ ਹੋ ਗਿਆ। ਮਾਤ ਸਮੀਪ ਗਇਓ ਤਬ ਤਾਇਓ, ਕੀ ਦੱਸਿਓ ਬੱਚਾ ਕਹਿੰਦੇ ਮਾਤਾ ਦੇ ਕੋਲ ਦੌੜਦਾ ਗਿਆ ਤਦੋਂ, ਹੈ ਆਤੁਰ ਅਸ ਬਚਨ ਲਾਇਓ, ਬਹੁਤ ਵਿਆਕਰ ਜਿਹਾ ਹੋ ਕੇ ਮਾਂ ਨੂੰ ਉਹ ਬੱਚੇ ਨੇ ਬਚਨ ਕਿਹਾ। ਜਨਨੀ ਏਕ ਰਜਤ ਪਾਨ ਦੀ ਜੈ, ਮੇਰੀ ਮਾਂ ਇੱਕ ਰੁਪਈਆ ਮੈਨੂੰ ਦੇ ਦੇ ਫਟਾਫਟ, ਪਾਤਸ਼ਾਹ ਕੀ ਤਨੀਆਂ ਲੀ ਜੈ ਕਰਕੇ ਆਪਾਂ ਕਾਰੂ ਪਾਤਸ਼ਾਹ ਦੀ ਜਿਹੜੀ ਲੜਕੀ ਇੱਕ ਰੁਪਈਏ ਵਿੱਚ ਵਿਆਹ ਲੈ ਆਈਏ। ਸੁੰਦਰ ਰੂਪ ਹੈ ਜਿਸ ਕੇਰਾ, ਮਾਂ ਜਿਸ ਕਾਰੂ ਪਾਤਸ਼ਾਹ ਦੀ ਲੜਕੀ ਦਾ ਜਿਹੜਾ ਸਰੂਪ ਹੈ ਬਹੁਤ ਹੀ ਸੁੰਦਰ ਹੈ। ਇਹ ਸੌਦੇ ਮਹਿ ਲਾਭ ਕਨੇਰਾ, ਮੇਰੀ ਮਾਂ ਜਿਹੜਾ ਇੱਕ ਰੁਪਈਏ ਪਿੱਛੇ ਸੌਦਾ ਆਪਾਂ ਖਰੀਦਣਾ ਇਹਦੇ ਵਿੱਚ ਬੜਾ ਤਕੜਾ ਲਾਭ ਹੋਊਗਾ, ਤੂੰ ਵਾਲੀ ਬਣ ਜਾਏ। ਸੁਣ ਸੁਤ ਏਕ ਰਜਤ ਪਾਨ ਨਾਹੀ, ਉਸ ਵੇਲੇ ਸੁਣ ਕੇ ਮਾਂ ਨੇ ਪੁੱਤਰ ਨੂੰ ਕਿਹਾ ਵੀ ਇੱਕ ਰੁਪਈਆ ਤਾਂ ਹੈ ਹੀ ਨੀ ਕਿਤੇ। ਖੋਜੋ ਸਗਰੇ ਦੇਸ਼ ਜੇ ਮਾਹੀ, ਮੇਰੇ ਘਰੇ ਤਾਂ ਕੀ ਮਿਲਣਾ ਪੁੱਤਰ, ਜੇ ਸਾਰੇ ਦੇਸਾਂ ਵਿੱਚ ਤੂੰ ਖੋਜੇ ਇੱਕ ਰੁਪਈਆ ਨਹੀਂ ਲੱਭਣਾ ਕਿਤੋਂ। ਜੇ ਕਰ ਮੋਲ ਨ ਪਾਸ ਹਮਾਰੇ, ਪੁੱਤਰ ਜਦੋਂ ਸਾਡੇ ਕੋਲ ਰੁਪਈਏ ਲੜਕੀ ਨੂੰ ਵਿਆਹੁਣ ਵਾਸਤੇ ਇੱਕ ਰੁਪਈਆ ਮੁੱਲ ਹੈ ਹੀ ਨਹੀਂ, ਕਿਉਂ ਸੌਦੇ ਕੋ ਲੈਣ ਉਚਾਰੇ। ਪੁੱਤਰ ਆਹੋ ਜਿਹੜਾ ਇੱਕ ਰੁਪਈਏ ਦਾ ਸੌਦਾ ਪਾਤਸ਼ਾਹ ਦੀ ਪੁੱਤਰੀ ਵਿਆਹੁਣ ਰੂਪ ਲੈਣਾ, ਇਹਦੇ ਵਾਸਤੇ ਤੂੰ ਕਿਵੇਂ ਕਹੀ ਜਾ ਰਿਹਾ ਹੈ। ਤਬ ਹੱਠ ਗਏ ਉਸ ਬਾਲ ਵਿਸਾਲਾ, ਮਹਾਰਾਜ ਫਿਰ ਉਸ ਵੇਲੇ ਜਿਹੜਾ ਉਹ ਮਾਂ ਦਾ ਪੁੱਤਰ ਸੀ ਉਹਨੇ ਬਹੁਤਾ ਹੱਠ ਜਾ ਕਰਿਆ, ਉਹਨੇ ਜਿਰਜੀ ਫੜ ਲਈ। ਕਹੇ ਕਿ ਜੇ ਦੀਜੋ ਤਤਕਾਲਾ, ਮਾਂ ਨੂੰ ਕਿਹਾ ਜੇ ਤਾਂ ਮਾਤਾ ਛੇਤੀ ਦੇ ਕੇ ਰੁਪਈਆ ਮੈਨੂੰ ਦੇ ਦੇ, ਮੈਂ ਨਾ ਤੁਰ ਨਹੀਂ ਜੀਵਨਾ ਮੇਰੋ, ਨਹੀਂ ਤਾਂ ਫਿਰ ਸਮਝ ਲਾ ਫਿਰ ਮੇਰਾ ਸੰਸਾਰ ਵਿੱਚ ਜਿਉਣਾ ਨਹੀਂ ਹੋਣਾ, ਮੈਂ ਜਿਉਂਦਾ ਨਹੀਂ ਰਹਿ ਸਕਾਂਗਾ। ਗਿਰੇ ਉਹ ਧਰਨ ਪਰ ਖਾਏ ਘੁਮੇਰੋ, ਕੀ ਦੱਸੀਏ ਉਹ ਬੱਚਾ ਕਹਿੰਦੇ ਪੁਆਟਣੀ ਜੀ ਖਾ ਕੇ ਮੂਰਛਿਤ ਹੋ ਕੇ ਧਰਤੀ ਤੇ ਡਿੱਗ ਪਿਆ। ਜਨਨੀ ਰੋਏ ਚਿੰਤ ਬਹ ਕਰਹੀ, ਉਸ ਵੇਲੇ ਮਾਰਾ ਉਹ ਬੱਚੇ ਦੀ ਮਾਂ ਰੋ ਰੋ ਕੇ ਬੜੀ ਚਿੰਤਾ ਕਰਦੀ ਹੈ। ਗਹਿ ਕਾ ਸੁਤ ਕੋ ਹੱਥ ਉਚਰਹੀ, ਗਿਰੀ ਪੁੱਤਰ ਦਾ ਹੱਥ ਜਾ ਫੜ ਕੇ ਇਉ ਕਹਿਣ ਲੱਗੀ ਉਸ ਨੂੰ, ਜਬ ਤਬ ਪਿਤਾ ਧਰਨ ਦਫਨਾਇਓ, ਹੇ ਪੁੱਤਰ ਜਦੋਂ ਤੇਰਾ ਪਿਓ ਮਰਿਆ ਸੀ ਤੇ ਇਸ ਤਰ੍ਹਾਂ ਕਹਿੰਦੇ ਕਬਰ ਜੀ ਪਟ ਕੇ ਧਰਤੀ ਵਿੱਚ ਉਹਨੂੰ ਦਫਨਾਇਆ ਸੀ। ਇੱਕ ਰਜਤ ਪਾਨ ਤੇ ਇਹ ਮੁਖ ਪਾਇਓ। ਉਸ ਵੇਲੇ ਕਹਿੰਦੇ ਇੱਕ ਰੁਪਈਆ ਤੇਰੇ ਪਿਓ ਦੇ ਮੂੰਹ ਵਿੱਚ ਮੈਂ ਪੁਆਇਆ ਸੀ। ਰਹਿ ਨਾ ਸਕਤ ਸੋ ਲੇ ਹੋ ਨਿਕਾਸੇ। ਜੇ ਤੂੰ ਪੁੱਤਰ ਹੁਣ ਰੁਪਈਏ ਬਿਨਾਂ ਨਹੀਂ ਰਹਿ ਸਕਦਾ, ਆਪਣੇ ਪਿਓ ਦੀ ਕਬਰ ਦੇ ਵਿੱਚੋਂ ਜਾ ਕੇ ਤੂੰ ਕੱਢ ਲਾ। ਇਉਂ ਸੁਣ ਬਾਲਕ ਭਇਓ ਹੁਲਾਸੇ। ਗੁਰੂ ਨਾਨਕ ਸਾਹਿਬ ਜੀ ਉਹ ਜਿਹੜਾ ਮਾਂ ਦਾ ਬੱਚਾ ਜੀ ਸੁਣ ਕੇ ਬਹੁਤ ਖੁਸ਼ ਆਨੰਦ ਹੋ ਗਿਆ। ਜਹਾਂ ਪਿਤਾ ਕੀ ਗੌਰ ਬਤਾਈ। ਜਿੱਥੇ ਮਾਂ ਨੇ ਇਹਦੇ ਪਿਓ ਦੀ ਜਿਹੜੀ ਖਬਰ ਸੀ ਨਾ ਉਹ ਦੱਸੀ ਆ ਪੁੱਤਰ ਨੂੰ। ਖੋਦਨ ਲੱਗਿਓ ਜਾਏ ਸੋ ਥਾਏ। ਪੁੱਤਰ ਕਹਿੰਦੇ ਜਾ ਕੇ ਉਸ ਥਾਂ ਨੂੰ ਪੁੱਟਣ ਲੱਗ ਪਿਆ ਸੀ। ਤਹਿਤੇ ਤਤ ਛਿਨ ਲੀਨ ਨਿਕਾਸਾ। ਉੱਥੋਂ ਕਹਿੰਦੇ ਬੜੀ ਝੱਟ ਪਾਟੀ ਇੱਕ ਰੁਪਈਆ ਕਬਰ ਚੋਂ ਪਿਓ ਦੇ ਮੂੰਹ ਚੋਂ ਕੱਢ ਲਿਆ। ਚੱਲਿਓ ਬਾਜ਼ਾਰ ਹੈ ਹਿਰਦੈ ਹੁਲਾਸਾ। ਇਸ ਤਰ੍ਹਾਂ ਮਾਂ ਦਾ ਜਿਹੜਾ ਪੁੱਤਰ ਹੈ ਕਹਿੰਦੇ ਹਿਰਦੇ ਵਿੱਚ ਖੁਸ਼ ਆਨੰਦ ਹੋਇਆ, ਬਾਜ਼ਾਰ ਨੂੰ ਗਿਆ। ਤੀਨ ਰਜਤ ਪਾਨ ਲੈ ਸੋ ਗਇਓ। ਦੇਖ ਲੋ ਜਿਹੜਾ ਰੁਪਈਆ ਸੀ ਉਹ ਲੈ ਕੇ ਗਿਆ ਤੇ ਉਹਨਾਂ ਨੂੰ ਵਜ਼ੀਰਾਂ ਨੂੰ ਜਾ ਦਿੱਤਾ। ਸੁਧ ਕਾਰੂ ਸੁਨ ਬਿਸਮੈ ਭਇਓ। ਸੁਧਕਾਰੂ ਸੁਨ ਬਿਸਮੈ ਭਇਓ। ਸੁਧਕਾਰਨ ਸੁਧਕਾਰੂ ਸੁਨ ਬਿਸਮੈ ਕਾਰੂ। ਇਸ ਤਰ੍ਹਾਂ ਕਹਿੰਦੇ ਕਾਰੂ ਪਾਤਸ਼ਾਹ ਖਬਰ ਸੁਣ ਕੇ ਵੀ ਆ ਰੁਪਈਆ ਬੱਚਾ ਲੈ ਕੇ ਆਇਆ ਸੁਣ ਕੇ ਚਰਜ ਜਿਹਾ ਹੋ ਗਿਆ ਵੀ ਵਜ਼ੀਰ ਦਾ ਕਹਿੰਦੇ ਵੀ ਸਾਰੇ ਇਲਾਕੇ ਵਿੱਚ ਨਹੀਂ ਲੱਭਣਾ, ਕਿੱਥੋਂ ਲਿਆਇਆ। ਗਹਿ ਮੰਗਵਾਇਓ ਤੇ ਤਤਕਾਲ। ਮਹਾਰਾਜ ਕੀ ਦੱਸੀਏ, ਉਸੇ ਵੇਲੇ ਸਿਪਾਹੀਆਂ ਨੂੰ ਭੇਜ ਕੇ ਬੜੀ ਛੇਤੀ ਪਕੜ ਕੇ ਮੰਗਾ ਲਿਆ ਉਹ ਬੱਚਾ। ਆਨ ਸ਼ਾਸਨਾ ਦੀਨ ਵਿਸਾਲਾ। ਆਪਣੇ ਸਾਹਮਣੇ ਲਿਆ ਕੇ ਇਹਨਾਂ ਨੂੰ ਬੜੀ ਤਕੜੀ ਕਹਿੰਦੇ ਸਜ਼ਾ ਦਿੱਤੀ, ਡੰਡ ਦਿੱਤਾ, ਝਾਟਾ ਛਕਵਾਇਆ ਉਸ ਨੂੰ। ਕਿਹਤੇ ਲਿਆਓ ਸੱਚ ਬਤਾਵੋ। ਬੱਚੇ ਨੂੰ ਕਿਹਾ ਸੱਚੋ ਸੱਚ ਦੱਸਦਾ ਕਿੱਥੋਂ ਤੂੰ ਇੱਕ ਰੁਪਈਆ ਲੈ ਕੇ ਆਇਆ। ਮਾਰਹ ਤੁਰਤ ਜੇ ਕੂਰ ਅਲਾਵੋ। ਇੱਥੇ ਦਾ ਪਾਤਸ਼ਾਹ ਜੇ ਝੂਠ ਬੋਲੇਗਾ ਹੁਣੇ ਮਾਰ ਦਿਆਂਗੇ ਤੈਨੂੰ। ਤਬ ਬਾਲਕ ਨੇ ਸੱਚ ਉਚਾਰਾ। ਗੁਰੂ ਨਾਨਕ ਸਾਹਿਬ ਤਦੋਂ ਬੱਚੇ ਨੇ ਮਰਨ ਤੋਂ ਡਰਦਿਆਂ ਸੱਚੋ ਸੱਚ ਕਹਿਤਾ ਇਹ ਪਾਤਸ਼ਾਹ। ਮੈਂ ਕਾਢਿਓ ਪਿਤ ਗੋਰ ਮਝਾਰਾ। ਕਰੋ ਪਾਤਸ਼ਾਹ ਮੈਂ ਕਿੱਥੋਂ ਰੁਪਈਆ ਲਿਆਉਣਾ ਸੀ, ਮੇਰੀ ਮਾਂ ਨੇ ਦੱਸਿਆ ਵੀ ਤੇਰੇ ਪਿਓ ਦੀ ਕਬਰ ਦੇ ਚ ਮੂੰਹ ਵਿੱਚ ਪਾ ਕੇ ਉਹਨੂੰ ਦਫਿਆ ਸੀ, ਉੱਥੋਂ ਕੱਢ ਕੇ ਲਿਆਇਆ ਕਬਰਾਂ ਚੋਂ। ਹਮਰੇ ਘਰ ਮੈਂ ਏਕ ਜੇ ਪਾਵੋ। ਬੱਚੇ ਨੇ ਪਾਤਸ਼ਾਹ ਨੂੰ ਕਿਹਾ ਸੀ ਵੀ ਜੇ ਇੱਕ ਰੁਪਈਆ ਸਾਡੇ ਘਰ ਦੇ ਵਿੱਚੋਂ ਪਾ ਲਵੇ ਲੱਭ ਲਵੇ ਤਬ ਮੋਕੋ ਜਮ ਧਾਮ ਪਠਾਵੋ। ਫਿਰ ਬਈ ਪਾਤਸ਼ਾਹ ਮੈਨੂੰ ਜਮਾਂ ਦੇ ਘਰ ਭੇਜਦੀ, ਮਾਰ ਕੇ ਅੱਗੇ ਪ੍ਰਲੋਕ ਨੂੰ ਭੇਜਦੀ। ਜਬ ਐਸੀ ਕਾਰੂ ਸੁਧ ਪਾਈ। ਇਹ ਗੁਰੂ ਨਾਨਕ ਸਾਹਿਬ ਜਦੋਂ ਸਾਡੇ ਪਾਤਸ਼ਾਹ ਕਾਰੂ ਨੇ ਉਹ ਬੱਚੇ ਰਾਹੀਂ ਇਸ ਤਰ੍ਹਾਂ ਦੀ ਖਬਰ ਪਾਈ। ਸਭ ਹੀ ਗੋਰਾ ਲੀਨ ਖੁਦਾਈ। ਮਾਰਾ ਜਿੰਨੇ ਸੀ ਨੌਕਰ ਚਾਕਰ ਸਪਾਰੀ ਲਾ ਕੇ ਸਾਰੀਆਂ ਖਬਰਾਂ ਕਹਿੰਦੇ ਪਟਵਾ ਲਈਆਂ ਪਾਤਸ਼ਾਹ। ਕਹੂੰ ਕਹੂੰ ਤੇ ਪਾਇਓ ਸੋਈ। ਕਹਿੰਦੇ ਕਿਤੋਂ ਨਾ ਕਿਤੋਂ ਰੁਪਈਆ ਇਹਨੂੰ ਕਹਿੰਦੇ ਮਿਹੜੀ ਗਿਆ, ਇਸ ਤਰ੍ਹਾਂ ਪੰਤਾਲੀ ਗੰਜ ਕਰ ਲਏ ਇਸ ਨੇ। ਇਹ ਸਮ ਜ਼ੁਲਮੀ ਔਰ ਨ ਕੋਈ। ਗੁਰੂ ਨਾਨਕ ਸਾਹਿਬ ਦਰਵੇਸ਼ ਸਾਡੇ ਪਾਤਸ਼ਾਹ ਵਰਗਾ ਜ਼ੁਲਮ ਕਰਨ ਵਾਲਾ ਕੋਈ ਦੁਨੀਆਂ ਵਿੱਚ ਹੋਰ ਨਹੀਂ ਹੋ ਸਕਦਾ। ਦਰਵਾਨਨ ਤੇ ਸੁਨ ਗੁਣ ਖਾਨੀ। ਇਸ ਤਰ੍ਹਾਂ ਭਾਈ ਬਾਲਾ ਜੀ ਕਹਿੰਦੇ ਉਹ ਦਰਬਾਨ ਜੀਆਂ ਤੋਂ ਸੁਣ ਕੇ ਗੁਣਾਂ ਦੇ ਖਾਣ ਸਤਿਗੁਰਾਂ ਨੇ। ਪੁਨ ਤਿੰਨ ਸੰਗ ਕਹੀ ਅਸ ਬਾਨੀ। ਉਹਨਾਂ ਦਰਬਾਨ ਜੀਆਂ ਦੇ ਸਾਥ ਇਸ ਤਰ੍ਹਾਂ ਦੇ ਵਚਨ ਸਤਿਗੁਰਾਂ ਨੇ ਕਹੇ। ਗੁਣ ਹੈ ਗਾਰ ਇਹ ਦੋਜਕ ਜਾਈ। ਦਰਬਾਨ ਚੋਏ ਤਾਂ ਬੜਾ ਗੁਨਾਹ ਗਾਰ ਹੈ, ਗੁਨਾਹ ਵਿੱਚ ਪਕੜਿਆ ਇਹ ਤਾਂ ਨਰਕਾਂ ਨੂੰ ਜਾਊਗਾ। ਹੈ ਸਦ ਹੈਫ ਜੋ ਕਰੀ ਕਮਾਈ। ਹਮੇਸ਼ਾ ਸੈਂਕੜੇ ਵਾਰ ਇਹਨੂੰ ਤਰਕਾਰ ਹੈ ਜਿਹੜੀ ਇਹਨੇ ਖੋਟੀ ਕਮਾਈ ਕੀਤੀ। ਤ੍ਰਿਗ ਜੀਵਨ ਇਹ ਕੋ ਜਗ ਮਾਹੀ। ਇਹ ਤੁਹਾਡੇ ਪਾਤਸ਼ਾਹ ਦਾ ਸੰਸਾਰ ਦੇ ਵੀ ਜਿਹੜਾ ਜਿਉਣਾ ਕਹਿੰਦੇ ਤਰਕਾਰ ਹੈ। ਇਹ ਠਾਂ ਆਪ ਜਸ ਮਰ ਦੁੱਖ ਪਾਹੀ। ਇੱਥੇ ਕਹਿੰਦੇ ਨਰਾਦਰੀ ਹੋਰੀ ਪੰਡੀ ਪ੍ਰਚਾਰਨ ਦਿਆ ਹੋਰੀ ਮਰ ਕੇ ਦੁੱਖ ਪਾਊਗਾ ਇਹ ਪੜੂਆ। ਪਰਵਤ ਗਾਰ ਜਹਾ ਦਰਗਾਹ। ਇਹ ਵੀ ਦਰਬਾਨ ਚੋ ਜਿੱਥੇ ਜੋ ਪਰਵਤ ਗਾਰ ਪਾਲਣਾ ਪੋਸਣਾ ਕਰਨ ਵਾਲਾ ਪਰਮੇਸ਼ਵਰੀ ਦਰਗਾਹ ਹੈਗੀ ਹੈ। ਆਹ ਵਿਸਾਲ ਖਤਾਵੰਦ ਤਾਹਾ ਦੀ ਦਰਗਾਹ ਦਾ ਕਹਿੰਦੇ ਬੜਾ ਭਾਰੀ ਇਹ ਗੁਨਾਹਵਾਰ ਹੈ, ਬੜਾ ਭਾਰੀ ਤੱਕ ਕਿਹੜਾ ਕਸੂਰ ਬਾਰ ਹੈ? ਜਬ ਹੋਵਹਿ ਗੋ ਕਸ਼ਟ ਮਹਾਨਾ। ਉਹ ਕਹਿੰਦੇ ਉੱਥੇ ਦਰਗਾਹ ਵਿੱਚ ਇਹਨੂੰ ਬੜਾ ਭਾਰੀ ਗੁਨਾਹਗਾਰ ਹੋਣ ਕਰਕੇ ਦੁੱਖ ਹੋਇਆ, ਸਜ਼ਾ ਹੋਈ। ਤਬ ਪਛਤਾਏ ਮੀਜ ਹੈ ਪਾਨਾ। ਤੁਹਾਡਾ ਪਾਤਸ਼ਾਹ ਪਛਤਾਵਾ ਕਰੇਗਾ, ਹੱਥ ਜੇ ਮਿਲੇਗਾ ਵੀ ਮੈਂ ਕੀ ਕਰ ਬੈਠਾ। ਅਬ ਇੱਕ ਬਾਤ ਸੁਣੋ ਦਰਵਾਨ। ਮਹਾਰਾਜ ਕਹਿਣ ਲੱਗੇ ਵੀ ਸਾਡੀ ਇੱਕ ਜਿਹੜੀ ਗੱਲ ਹੈ ਦਰਬਾਨ ਜੀ, ਉਹ ਸੁਣ ਲਓ। ਕਾਰੂ ਸੋ ਇਮ ਜਾਏ ਬਖਾਨ। ਆਪਣੇ ਜਿਹੜਾ ਪਾਰੂ ਪਾਤਸ਼ਾਹ ਉਹਨੂੰ ਜਾ ਕੇ ਇਸ ਤਰ੍ਹਾਂ ਆਖੋ, ਇੱਕ ਫਕੀਰ ਤੁਮਰੇ ਦਰ ਆਇਓ। ਕਹੋ ਵੀ ਇੱਕ ਜਿਹੜੇ ਫਕੀਰ ਹੈ ਉਹਨਾਂ ਵਿੱਚੋਂ ਇੱਕ ਫਕੀਰ ਤੁਹਾਡੇ ਦਰਵਾਜ਼ੇ ਤੇ ਆਇਆ, ਮੁਲਾਕਾਤ ਕਰਬੇ ਫੁਰਮਾਇਓ। ਤੁਹਾਡੇ ਨਾਲ ਉਹਨਾਂ ਨੇ ਮੁਲਾਕਾਤ ਕਰਨੀ, ਕੋਈ ਗੱਲਬਾਤ ਕਰਨੀ ਹੈ। ਚਾਚਨ ਕੀ ਰੰਚਕ ਨਹਿ ਚਾਹੀ। ਨਾਲ ਇਹ ਵੀ ਕਹਿ ਦੇਣਾ ਉਹ ਪਾਤਸ਼ਾਹ ਨੂੰ ਵੀ ਉਹ ਕੋਈ ਮੰਗ ਕਰਨ ਵਾਸਤੇ ਤਾਂ ਕੋਈ ਉਹਨਾਂ ਨੂੰ ਰੰਚਕ ਮਾਤਰ ਵੀ ਚਾਹਨਾ, ਥੋੜੇ ਮਾਤਰ ਵੀ ਚਾਹਨਾ ਨੀ ਮੰਗਣ ਦੀ। ਮਿਲਣ ਪ੍ਰਯੋਜਨ ਬਿਨ ਕੁਛ ਨਾਹੀ। ਸਪਾਇਟ ਕਹਿਣਾ ਸਿਰਫ ਮਿਲਣ ਦਾ ਮਤਬਲ ਹੈ, ਇਹ ਤੋਂ ਬਗੈਰ ਹੋਰ ਕੋਈ ਪ੍ਰਯੋਜਨ ਹੋਰ ਕੋਈ ਮਤਬਲ ਨਹੀਂ। ਵਹਿਰ ਆਨ ਕਰ ਦਰਸ਼ਨ ਲੀਜੈ। ਇਸ ਕਰਕੇ ਉਹਨੂੰ ਕੋਈ ਬਾਹਰ ਆ ਕੇ ਰਾਜਧਾਨੀ ਤੋਂ ਘਰ ਤੋਂ ਆ ਕੇ ਦਰਸ਼ਨ ਕਰ ਲਏ। ਸੁਣ ਹੋ ਬਚਨ ਪੁਨ ਆਪ ਪਨੀਜੈ। ਉਹਨ ਸਾਡੇ ਵੀ ਬਚਨ ਸੁਣੇ, ਪੁਨ ਆਪਣੇ ਆਪ ਦੇ ਆਪਣੇ ਵੀ ਬਚਨ ਉਹਨਾਂ ਨੂੰ ਕਹੇ। ਮ੍ਰਿਦੁਲ ਬਚਨ ਸ੍ਰੀ ਗੁਰ ਕੇ ਸੁਣ ਕੇ। ਜਿਹੜੇ ਦਰਬਾਨ ਸੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੇ ਕੋਮਲ ਬਚਨਾਂ ਨੂੰ ਸੁਣ ਕੇ, ਕੇ ਦਰਬਾਨ ਸੰਤ ਭਲ ਗੁਣ ਕੈ, ਚੰਗੇ ਸਾਧੂ ਹੈ ਭਲਾ ਕਰਨ ਵਾਲੇ ਹੈ, ਵਿਚਾਰ ਕੇ ਉਹ ਦਰਬਾਨ ਜੀ ਗਏ ਕਾਰੂ ਪਾਤਸ਼ਾਹ ਕੋਲ। ਪਹੁੰਚੇ ਕਾਰੂ ਕੇਰ ਅਗਾਰੀ। ਇਸ ਵੇਲੇ ਕਾਰੂ ਪਾਤਸ਼ਾਹ ਦੇ ਅੱਗੇ ਜਾ ਪਹੁੰਚੇ। ਹੱਥ ਬੰਦ ਕੈ ਗੇਰਾ ਉਚਾਰੀ। ਇਹਨਾਂ ਦਰਬਾਨ ਜੀਆਂ ਪਹਿਰੇਦਾਰਾਂ ਨੇ ਹੱਥ ਜੋੜ ਕੇ ਬਚਨ ਬਾਣੀ ਕਿਹਾ, ਇੱਕ ਦਰਵੇਸ਼ ਅਪੂਰਬ ਆਵਾ। ਸਾਡੇ ਕਾਰੂ ਪਾਤਸ਼ਾਹ ਜੀ ਇੱਕ ਅਨੋਖਾ ਅਜੀਬ ਤਰ੍ਹਾਂ ਦਾ ਇੱਕ ਦਰਵੇਸ਼ ਬਾਹਰੋਂ ਆਇਆ। ਅਧਿਕ ਪ੍ਰਤਾਪਵਾਨ ਲਖ ਪਾਵਾ। ਬੜਾ ਤੇਜ ਪ੍ਰਤਾਪ ਵਾਲਾ ਜਾਣ ਪਾਇਆ ਜਾਂਦਾ ਹੈ। ਮ੍ਰਿਦੁਲ ਬਚਨ ਜਿਹ ਨੀਕ ਸੁਭਾਉ। ਇਹਨਾਂ ਦੇ ਬਚਨ ਬੜੇ ਨਰਮ ਹੈ ਤੇ ਸੁਭਾਅ ਬੜਾ ਜਿਨ੍ਹਾਂ ਦਾ ਚੰਗਾ ਹੈ। ਸੁੰਦਰ ਰੂਪ ਸਭਨ ਮਨ ਭਾਉ। ਸੋਹਣਾ ਸਰੂਪ ਹੈ, ਦਾੜਾ ਸਜਦਾ ਹੈ, ਸਭ ਦੇ ਮਨ ਨੂੰ ਭਾਉਂਦੇ ਹੈ, ਸਭ ਦੇ ਮਨ ਨੂੰ ਚੰਗਾ ਲੱਗਦੇ ਹੈ। ਜਾਚਨ ਕੀ ਜਿਹ ਚਾਹ ਨ ਕਾਈ। ਅਨੋਖੇ ਕਹਿ ਵੀ ਨਹੀਂ ਤਾਂ ਫਕੀਰ ਮੰਗਦੇ ਹੀ ਹੁੰਦੇ ਹੈ, ਕਹਿੰਦੇ ਮੰਗਦੀ ਕੋਈ ਇੱਛਾ ਹੀ ਨੀ ਰੱਖਦੇ, ਚਾਹਨਾ ਹੀ ਨਹੀਂ ਕਰਦੇ ਕੋਈ। ਰਾਵਰ ਕੋ ਮਿਲਨੋ ਫੁਰਮਾਈ। ਕਹਿੰਦੇ ਆਪ ਨੂੰ ਪਾਤਸ਼ਾਹ ਮਿਲਣਾ, ਬਸ ਇਹ ਕਹਿ ਰਹੇ ਹੈ ਵੀ ਮੰਗ ਸਾਨੂੰ ਕੋਈ ਨੀ, ਮੰਗਣਾ ਕੁਛ ਨੀ, ਪਾਤਸ਼ਾਹ ਨੂੰ ਮਿਲ ਕੇ ਗੱਲ ਜ਼ਰੂਰ ਕਰਨੀ। ਇਉਂ ਸੁਣ ਕਾਰੂ ਦਰ ਪਰ ਆਇਓ। ਇਉਂ ਦਰਬਾਰ ਜੀਆਂ ਤੋਂ ਸੁਣ ਕੇ ਜਿਹੜਾ ਕਾਰੂ ਪਾਤਸ਼ਾਹ ਦਰਵਾਜ਼ੇ ਤੇ ਆਇਆ ਹੈ। ਸ੍ਰੀ ਨਾਨਕ ਕੋ ਦਰਸ਼ਨ ਪਾਇਓ। ਗੁਰੂ ਨਾਨਕ ਸਾਹਿਬ ਜੀ ਦੇ ਆ ਕੇ ਇਸ ਨੇ ਦਰਸ਼ਨ ਪਾਏ। ਬੰਧਨ ਕਰ ਪਾ ਠਾਡ ਅਗਾਰੀ। ਮੱਥਾ ਟੇਕ ਕੇ ਹੱਥ ਜੋੜ ਕੇ ਅੱਗੇ ਖੜਾ ਰਿਹਾ ਹੈ। ਸੰਗ ਭੀਰ ਮਾਨਵ ਕੀ ਭਾਰੀ। ਕਾਰੂ ਪਾਤਸ਼ਾਹ ਦੇ ਨਾਲ ਲੋਕਾਂ ਦੀ ਬੜੀ ਤਕੜੀ ਭੀੜ ਹੈ, ਬਹੁਤ ਆਏ ਆ ਲੋਕ। ਦੋਹਰਾ ਇਸ ਬਿਧ ਸ੍ਰੀ ਨਾਨਕ ਤਵੈ। ਇਸ ਤਰ੍ਹਾਂ ਕਾਰੂ ਪਾਤਸ਼ਾਹ ਨੂੰ ਦੇਖ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਬੈਠੇ ਕਰ ਹੀ ਤਾਹੇ। ਆਪ ਜੀ ਬੈਠੇ ਹੋਏ ਕਹਿੰਦੇ ਇਹਦੇ ਆਉਣ ਤੋਂ ਪਹਿਲਾਂ ਉਹ ਕਰੀ ਜਾ ਰਹੇ। ਬੀਨ ਬੀਨ ਬਹੁਤ ਠੀਕਰੀ। ਠੀਕਰੀਆਂ ਜੀਆਂ ਚੁਣ ਚੁਣ ਕੇ ਬੜੀ ਤਕੜੀਆਂ। ਪਾਵੈ ਪੱਟ ਕੇ ਮਾਹੇ। ਆਪਣਾ ਜਿਹੜਾ ਕੋਈ ਵਸਤਰ ਦਾ ਉਹਦੇ ਪੱਲੇ ਵਿੱਚ ਪਾਈ ਜਾਂਦੇ ਠੀਕਰੀਆਂ ਜੀਆਂ। ਚੌਪਈ ਦੇਖਤ ਕਾਰੂ ਗਿਰਾ ਉਚਾਰੀ। ਮਹਾਰਾਜ ਨੂੰ ਠੀਕਰੀਆਂ ਜੀਆਂ ਇਕੱਠੀਆਂ ਕਰ ਕਰਕੇ ਪੱਲੇ ਵਿੱਚ ਪਾਉਂਦਿਆਂ ਦੇਖ ਕੇ ਕਾਰੂ ਨੇ ਬੀਨ ਠੀਕਰੀ ਕਿਆ ਕਰ ਕਾਰੀ। ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਚੁਣ ਕੇ ਠੀਕਰੀਆਂ ਜੀਆਂ ਇਕੱਠੀਆਂ ਕਰਕੇ ਪੱਲੀ ਪਾਈ ਜਾਂਦੇ, ਕੀ ਕੰਮ ਕਰਦੇ ਹੋ ਤੁਸੀਂ? ਕਰੋ ਬਾਅਦ ਇਹ ਬੈਠੇ ਕਾਜੂ। ਆਹ ਜਿਹੜਾ ਕੰਮ ਹੈ ਨਾ ਤੁਸੀਂ ਬੈਠੇ ਬੈਠੇ ਐਵੇਂ ਵਿਅਰਥ ਕਰ ਰਹੇ ਹੈ, ਇਹਦਾ ਕੋਈ ਲਾਭ ਤਾਂ ਹੋਣਾ ਨਹੀਂ। ਇਨ ਕੋ ਸੰਚ ਕਰੋ ਕਿਆ ਕਾਜੂ। ਇਹਨਾਂ ਠੀਕਰੀਆਂ ਨੂੰ ਇਕੱਠਾ ਕਰਕੇ ਤੁਸੀਂ ਕੀ ਆਪਣਾ ਕੰਜ ਸਵਾਰ ਲਵਾਓਗੇ? ਸੁਣ ਕੇ ਕਿਰਿਆ ਸ੍ਰੀ ਗੁਰ ਬੈਨ ਉਚਾਰੇ। ਮਹਾਰਾਜ ਨੇ ਸੁਣ ਕੇ ਕਾਰੂ ਪਾਤਸ਼ਾਹ ਨੂੰ ਫਿਰ ਬਚਨ ਕਹੇ, ਚੱਲੇ ਠੀਕਰੀ ਸੰਗ ਹਮਾਰੇ। ਕਾਰੂ ਪਾਤਸ਼ਾਹ, ਜਦੋਂ ਆ ਸਰੀਰ ਛੱਡ ਕੇ ਅਸੀਂ ਪ੍ਰਲੋਕ ਨੂੰ ਚੱਲੇ ਨਾ, ਜਿਹੜੀਆਂ ਠੀਕਰੀਆਂ ਇਕੱਠੀਆਂ ਕਰ ਰਹੇ ਸਾਡੇ ਨਾਲ ਜਾਣਗੀਆਂ। ਬੀਨ ਕਰੋ ਜਾਂ ਤੇ ਇੱਕ ਠਾਈ, ਇਸ ਕਰਕੇ ਅਸੀਂ ਜਾਂਦੇ ਜਾਂਦੇ ਹੁਣੇ ਕਹਿੰਦੇ ਚੁਣ ਚੁਣ ਕੇ ਠੀਕਰਾਂ ਇਕੱਠੀਆਂ ਕਰੀ ਜਾ ਰਹੇ। ਪਰ ਲੋਕ ਮੈਂ ਕਾਜ ਸੇ ਆਈ, ਅਗਲੇ ਲੋਕ ਵਿੱਚ ਗਏ ਨਾ ਉੱਥੇ ਸਾਡੇ ਠੀਕਰੀਆਂ ਕੰਮ ਆਉਣਗੀਆਂ। ਹੇ ਦਰਵੇਸ਼ ਨਾ ਕਰੋ ਵਿਸਾਰੀ। ਕਾਰੂ ਪਾਤਸ਼ਾਹ ਬੋਲਿਆ, ਕਹਿੰਦੇ ਵੀ ਜਿਹੜਾ ਤੁਸੀਂ ਕਹਿੰਦੇ ਕੰਮ ਜਾ ਕਰਦੇ ਹੋ ਨਾ, ਵਿਚਾਰ ਲਓ ਕੈਸ ਠੀਕਰੀ ਜਾ ਹੇ ਅਗਾਰੀ, ਜਿਹੜੀਆਂ ਠੀਕਰੀਆਂ ਜਾਂ ਇਕੱਠੀ ਕਰੀ ਜਾ ਕਿਸ ਤਰ੍ਹਾਂ। ਕਹਿੰਦੇ ਕਿਉਂ ਤੁਹਾਡੇ ਨਾਲ ਕੇ ਜਾਣਗੀਆਂ। ਦੇਹ ਸੰਗ ਕੀ ਇਹ ਰਹਿ ਹੈ। ਸਿਆਣੇ ਤਾਂ ਕਹਿੰਦੇ ਜਿਹੜਾ ਜੀਵ ਹੈ ਦੇਹ ਨਾਲ ਲੈ ਕੇ ਆਇਆ ਹੈ, ਦੇਵੀ ਇੱਥੇ ਰਹਿ ਜਾਂਦੀ ਹੈ, ਸਰੀਰ ਵੀ ਇੱਥੇ ਰਹਿ ਜਾਂਦਾ। ਤ੍ਰਿਣ ਸਮਾਨ ਕਿਸ ਸੰਗ ਨ ਜੈ ਹੈ। ਜਿਹੜਾ ਜੀਵ ਹੈ ਜਦੋਂ ਦੇਹ ਨਾਲ ਆਉਂਦਾ ਹੈ, ਦੇਹ ਨੀ ਇਹਦੇ ਨਾਲ ਜਾਂਦੀ ਹੈ, ਤੇ ਹੋਰ ਤਾਂ ਹੋਰ ਕੀ ਹੈ, ਕਾਦੇ ਤੀਲੇ ਜਾਨਾ ਵੀ ਨਾਲ ਨੀ ਕੁਝ ਜਾਂਦਾ ਹੈ। ਦੋਹਰਾ ਤੈ ਜ਼ੁਲਮੀ ਕਰ ਦੇਸ਼ ਮੈਂ। ਗੁਰੂ ਮਹਾਰਾਜ ਬੋਲੇ ਚਟਪਟ, ਕਹਿੰਦੇ ਉਹ ਪਾਤਸ਼ਾਹ ਸਾਨੂੰ ਇਹ ਗਿਆਨ ਦਿੰਦਾ ਆ ਬੜਾ ਭਾਰੀ, ਕਹਿੰਦੇ ਜ਼ੁਲਮ ਜ਼ੁਲਮ ਕਰਕੇ। ਤੀਨ ਪੰਤਾਲੀ ਗੰਜ, ਇੱਕ ਨੀ ਦੋ ਨੀ ਪੰਤਾਲੀ ਗੰਜ, ਪੰਤਾਲੀ ਖਜ਼ਾਨੇ ਇਕੱਠੇ ਕੀਤੇ। ਕਿਉਂ ਕਰ ਜਾਵੇ ਸੰਗ ਇਹ ਦੱਸੋ, ਕਹਿੰਦੇ ਆ ਪੰਤਾਲੀ ਗੰਜ ਤੇਰੇ ਨਾਲ ਕਿਵੇਂ ਜਾਣਗੇ। ਤੀਨ ਪਾਪ ਕੋ ਸੰਜ, ਸਾਰੇ ਕਹਿੰਦੇ ਪਾਪ ਵਰ ਕਰਕੇ ਪੰਤਾਲੀ ਗੰਜ ਤੇਨੇ ਇਕੱਠੇ ਕੀਤੇ। ਚੌਪਈ ਤੇਰੋ ਵੱਡੋ ਭਰਾਤ ਜੋ ਭਇਆ, ਤੇਰਾ ਜਿਹੜਾ ਵੱਡਾ ਭਰਾ ਸੀ ਨਾ ਹਰੂਨ ਹੋਇਆ ਹੈ। ਚਾਲੀ ਗੰਜ ਸੰਜ ਤਜ ਮੋਇਆ, ਚਾਲੀ ਗੰਜ ਚਾਲੀ ਕਿਸਾਨੇ ਉਹਨੇ ਇਕੱਠੇ ਕਰੇ ਸੀ ਤੇ ਉਹ ਛੱਡ ਕੇ ਇਹਨਾਂ ਨੂੰ ਮਰ ਗਿਆ ਤਾਂ ਕਿ ਸੰਗ ਨ ਗਈ ਅਗਾਰੀ। ਜਿਹੜਾ ਤੇਰਾ ਵੱਡਾ ਭਰਾ ਸੀ ਉਹਦੇ ਨਾਲ ਤੇ ਚਾਲੀ ਗੰਜ ਦੀ ਮਾਇਆ ਨਾਲ ਨੀ ਗਈ। ਤੇ ਤੇ ਤੈ ਸੰਜੀ ਅਤ ਭਾਰੀ, ਤਾਂ ਕਹਿੰਦੇ ਆਪਣੇ ਵੱਡੇ ਭਰਾ ਨਾਲੋਂ ਵੀ ਜ਼ਿਆਦਾ ਕਾ ਜ਼ਿਆਦਾ ਕਿੱਟੀ ਹੈ, ਚਾਲੀ ਦੇ ਥਾਂ ਪੰਤਾਲੀ ਹੋਰ ਕਰ ਲਏ। ਤੇਰੇ ਸੰਗ ਸੋ ਕਿਉਂ ਕਰ ਜਾਵੇ ਹੈ। ਇਹ ਦੱਸ ਤੇਰੇ ਨਾਲ ਇਹ ਪੰਤਾਲੀ ਗੰਜ ਕਿਵੇਂ ਜਾਣਗੇ ਮਾਇਆ ਦੇ। ਦੋਜਕ ਪਰ ਹੈ ਮਹਾਂ ਦੁੱਖ ਪਾਵੇ ਹੈ, ਜਦੋਂ ਦੋਜਕਾਂ ਦੇ ਵਿੱਚ ਜਾ ਪਿਆ ਤੇ ਮਹਾਨ ਦੁੱਖ ਪਾਵੇਗਾ। ਔਰ ਆਏ ਸਭ ਧਨ ਕੋ ਲਈ, ਹਾਂ ਕਹਿੰਦੇ ਬਾਕੀ ਜਿਹੜੇ ਹੋਰ ਹੈ ਨਾ ਉਹ ਆ ਕੇ ਸਾਰਾ ਤੇਰਾ ਪੰਤਾਲੀ ਗੰਜ ਰੁਪਈਆ ਲੈ ਲੈਣ। ਇਸ ਕਾਰਨ ਤੁਝ ਦੋਜਕ ਦੇ, ਆ ਜਿਹੜੀ ਪਾਪਾਂ ਦੀ ਕਮਾਈ ਕੀਤੀ ਇਸ ਕਾਰਨ ਕਰਕੇ ਤੈਨੂੰ ਦੋਜਕਾਂ ਨਰਕਾਂ ਵਿੱਚ ਪਾ ਕੇ ਦੁੱਖ ਦੇਣਗੇ। ਕੌਣ ਕਾਜ ਤੇਰੇ ਤਬ ਆਵੇ। ਕਾਰੂ ਪਾਤਸ਼ਾਹ ਜਿਹੜੀ ਇਹ ਪੰਤਾਲੀ ਗੰਜ ਮਾਇਆ ਕੱਟੀ ਤੇਰੇ ਕਿਹੜੇ ਕੰਮ ਆਏ। ਪਰ ਦੋਜਕ ਮੈਂ ਜਬ ਬਿਲ ਲਾਵੇ ਹੈ, ਦੋਜਕਾਂ ਵਿੱਚ ਪਿਆ ਤੂੰ ਬਿਰਲਾਪ ਕਰੇਗਾ, ਚਾਗਰਾ ਹਾਲ ਦੁਹਾਈ ਮਚਾਵੇਗਾ। ਜਬ ਤਨ ਤੇ ਹੋਏ ਪ੍ਰਾਣ ਨਿਆਰੇ। ਕਾਰੂ ਪਾਤਸ਼ਾਹ ਜਦੋਂ ਇਹ ਸਰੀਰ ਤੋਂ ਤੇਰੇ ਜਿਹੜੇ ਪ੍ਰਾਣ ਅੰਦਲੇ ਬਖਰੇ ਹੋਣਗੇ, ਪੂਰਬ ਨਰਲੇ ਦਰਬ ਸਮਾਰੇ, ਕਹਿੰਦੇ ਸਭ ਤੋਂ ਪਹਿਲਾਂ ਜਿਹੜਾ ਜਿਹੜਾ ਥਾਂ ਹੈ ਤੇਰੇ, ਕਹਿੰਦੇ ਆ ਜਿਹੜੇ ਪਾਸੇ ਖੜੇ ਇਹਨਾਂ ਨੇ ਸੰਭਾਲਣਾ ਇਸ ਨੂੰ। ਦਫ਼ਨ ਕਰੈ ਤੁਝਕੋ ਪਸਚਾਤੀ, ਕਹਿੰਦੇ ਤਨ ਪਹਿਲਾਂ ਸੰਭਾਲ ਕੇ ਮਾਦ ਵਿੱਚ ਕਬਰ ਕੁਰ ਵੱਢ ਕੇ ਤੈਨੂੰ ਦਬਾਉਣਗੇ। ਹਿਰਦੈ ਵਿਚਾਰ ਲੇ ਹੋ ਭਲ ਭਾਂਤੀ, ਇਸ ਤਰ੍ਹਾਂ ਕਾਰੂ ਪਾਤਸ਼ਾਹ ਆਪਣੇ ਹਿਰਦੇ ਵਿੱਚ ਚੰਗੀ ਤਰ੍ਹਾਂ ਤੂੰ ਸੋਚ ਵਿਚਾਰ ਕਰ ਕਰਾ ਰਹਾ। ਜਹ ਕਹਿ ਦੇਖਾ ਸੋਨਾ ਰੁਪਈਆ, ਹਾਂ ਸਾਨੂੰ ਤਾਂ ਪਤਾ ਚੱਲਿਆ ਵੀ ਜਿੱਥੇ ਕਿੱਥੇ ਰੁਪਈਆ ਤੈਨੇ ਦੇਖਿਆ ਜਾਂ ਕਿਸੇ ਤੋਂ ਅੱਗੇ ਤੋਂ ਅੱਗੇ ਸੁਣਿਆ ਹੈ। ਕਰਿਓ ਜੋਰ ਤੈ ਲੀਨ ਖੁਸਈਆ, ਆਪਣਾ ਬਲਜਾ ਦਿਖਾ ਕੇ ਉੱਥੋਂ ਸਾਰਿਆਂ ਤੋਂ ਲੋਹ ਖੋ ਲਿਆ ਤੈਨੇ। ਕਲ ਮਲ ਪੁੰਜ ਕੀਨ ਸਭ ਗੰਜੰ, ਆ ਕਹਿੰਦੇ ਸਾਰੇ ਜਿਹੜੇ ਆ ਪੰਤਾਲੀ ਗੰਜ ਹੈ ਇਹਦੇ ਪਿੱਛੇ ਬੜੇ ਸਭ ਤਰ੍ਹਾਂ ਪੁਰਖਾਂ ਦੇ ਤੈਨੇ ਪਾਪ ਕੀਤੇ, ਸੰਗ ਨ ਚੱਲ ਹੀ ਰਾਖਤ ਸੰਜਮ। ਮਹਾਰਾਜ ਕਹਿੰਦੇ ਜਿਹੜੇ ਇਕੱਠੇ ਕਰ ਕਰ ਰੱਖਣਾ ਹੈ ਨਾ, ਇਹ ਨਾਲ ਨੀ ਜਾਣੇ ਸਾਰੇ। ਜੇਕਰ ਚਾਹਤ ਆਪਨ ਨੀਕਾ, ਮਹਾਰਾਜ ਕਹਿੰਦੇ ਜੇ ਤੂੰ ਆਪਣਾ ਚੰਗਾ ਭਲਾ ਕਰਿਆ ਚਾਹੁੰਦਾ ਤਜੋ ਖਸੋਟਨ ਨਰ ਸਭ ਹੀ ਕਾ। ਜਿਵੇਂ ਲੋਕਾਂ ਨੂੰ ਲੁੱਟੀ ਪੁੱਟੀ ਜਾਂਦਾ ਹੈ, ਲੁੱਟਣਾ ਪੁੱਟਣਾ ਸਾਰੇ ਲੋਕਾਂ ਨੂੰ ਛੱਡ ਦੇ। ਮਨ ਬਚਨ ਜ਼ੁਲਮੀ ਪਰ ਹਰੀਏ, ਸਾਡਾ ਬਚਨ ਮੰਨ ਕੇ ਲੋਕਾਂ ਤੇ ਜਿਹੜਾ ਜ਼ੁਲਮ ਕਰਨਾ ਏ ਛੱਡ ਦਈਏ, ਤਿਆਗ ਦਈਏ। ਜਿਨਹਿ ਮਾਨੋ ਦੋਜਕ ਪਰੀਏ, ਇਹ ਵੀ ਸਾਡਾ ਬਚਨ ਨੀ ਨਾ ਭਾਵੇਂ ਮੰਨੇਗਾ, ਸਿੱਧਾ ਨਰਕਾਂ ਵਿੱਚ ਜਾ ਪਏਗਾ। ਕਈ ਕੋਸ ਅਗਨੀ ਕੇ ਮਾਹੀ, ਪੁਰਾਣਾ ਵਿੱਚ ਲਿਖਿਆ ਹੈ ਕਈ ਕੋ, ਕਹਿੰਦੇ ਅੱਗ ਹੀ ਲਟ ਲਟ ਵਰਦੀ ਹੈ ਉੱਪਰ ਅੱਗ ਦੇ ਵਿੱਚ ਦੀ। ਜਹ ਕੈਚਤ ਜਮ ਦੂਤ ਫਿਰਾਹੀ, ਇਸ ਅੱਗ ਦੇ ਵਿੱਚ ਦੀ ਕਹਿੰਦੇ ਤੈਨੂੰ ਜਿਹੜੇ ਜਮਦੂਤ ਹੈ ਘੜੀਸ ਦੇ ਫਿਰਨਗੇ। ਦੋਹਰਾ ਦਰਸ਼ਨ ਕਰ ਪੁਨ ਬਚਨ ਸੁਣ, ਅਗਨ ਨਦੀ ਬਿਖਮ ਅੱਗੇ ਬਿਮਲ ਨਦੀ ਅਗਨ ਬਿਖ ਚੇਲਾ, ਤੈਬਰ ਨ ਕੋਈ ਜੀਉ ਅਕੇਲਾ, ਪੜ ਪੜ ਅਗਨ ਸਾਗਰ ਦੇ ਲਹਿਰੀ ਪੜ ਦੱਜੈ ਮਨਮੁਖਤਾਈ ਹੈ। ਜਿਸ ਤਰ੍ਹਾਂ ਮਾਰੂ ਸੋਲਿਆਂ ਵਿੱਚ ਵੀ ਬਚਨ ਆਉਂਦੇ ਵੀ ਅੱਗੇ ਨਿੜੀ ਮੈਲ ਨਾਲ ਭਰੀ ਦੁਰਗੰਧੀ ਨਾਲ ਭਰੀ ਹੋਈ ਨਦੀ ਚੱਲ ਰਹੀ ਹੈ, ਜਿੱਥੇ ਅਵਰਨਾ ਕੋਈ ਜੀਓ ਅਕੇਲਾ। ਇਸ ਤਰ੍ਹਾਂ ਇਹ ਜੀਵ ਆਤਮਾ ਇਕੱਲਾ ਹੁੰਦਾ, ਹੋਰ ਕੋਈ ਦੂਜਾ ਤੀਜਾ ਨਾਲ ਨਹੀਂ ਹੁੰਦਾ ਹੈ। ਪੜ ਪੜ ਅਗਨ ਸਾਗਰ ਦੇ ਲਹਿਰੀ, ਇੱਕ ਅੱਗ ਦਾ ਸਮੁੰਦਰ ਹੈ, ਕਹਿੰਦੇ ਲਾਟਾਂ ਉੱਠਦੀਆਂ, ਭੜਪੜ ਦੀ ਆਵਾਜ਼ ਹੁੰਦੀ ਹੈ। ਜਿਹੜਾ ਮਨਮੁੱਖ ਪੁਰਸ਼ ਹੈ ਉਹਨੂੰ ਉਹਦੇ ਵਿੱਚ ਪਾ ਪਾ ਕੇ ਸਾੜਦੇ ਦਗਦ ਕਰਦੇ ਹੈ। ਗੁਰੂ ਨਾਨਕ ਸਾਹਿਬ ਜੀ ਉਹੀ ਪ੍ਰਾਣਾਂ ਦਾ ਮਤ ਦਰਸਾ ਕੇ ਇਹਨੂੰ ਦੱਸ ਰਹੇ ਹਨ। ਦਰਸ਼ਨ ਕਰ ਪੁਨ ਬਚਨ ਸੁਣ, ਮਹਾਰਾਜ ਦੇ ਦਰਸ਼ਨ ਕਰਕੇ ਪੁਨਾ ਇਹੋ ਜਿਹੇ ਬਚਨ ਸੁਣ ਕੇ ਭਇਓ ਮੋਮ ਦਿਲ ਸੋਏ। ਜਿਹੜਾ ਕਾਰੂ ਪਾਤਸ਼ਾਹ ਦਾ ਜਿਹੜਾ ਦਿਲ ਮੋਮ ਵਰਗਾ ਨਰਮ ਹੋ ਗਿਆ। ਆਗੇ ਸ੍ਰੀ ਗੁਰ ਕੇ ਤਬੈ, ਉਸੇ ਵੇਲੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਖੜਿਆ ਹੋ ਕੇ ਬੋਲਿਓ ਆਜਜ ਹੋ, ਬਹੁਤ ਹੀ ਨਮਾਣਾ ਜਾ ਹੋ ਕੇ ਬੋਲਿਆ। ਚੌਪਈ ਜੋ ਬੀਤੀ ਬੀਤੀ ਪਸਚਾਤੀ, ਗੁਰੂ ਨਾਨਕ ਸਾਹਿਬ ਜਿਵੇਂ ਪਿਛਲੀ ਗੱਲ ਬੀਤ ਗਈ ਬੀਤ ਗਈ, ਅਬ ਉਪਦੇਸ਼ ਦੇ ਹੁਭਲ ਭਾਂਤੀ, ਹੁਣ ਮਾਰਾ ਮੈਨੂੰ ਚੰਗੀ ਤਰ੍ਹਾਂ ਕੋਈ ਚੰਗਾ ਉਪਦੇਸ਼ ਦੇਵੋ ਜੀ। ਜੋ ਨਿਸਚਾ ਹੋਇਆ ਪੰਥ ਖੁਦਾਏ, ਇਸ ਤਰ੍ਹਾਂ ਖੁਦਾ ਦੇ ਰਸਤੇ ਉੱਪਰ ਮੈਨੂੰ ਨਿਚਾ ਹੋ ਜੇ, ਭਰੋਸਾ ਹੋ ਜਾਏ। ਸੋਬਿਦ ਦੀਜੈ ਮੁਜੈ ਬਤਾਏ, ਮਾਰਾ ਤਰੀਕਾ ਮੈਨੂੰ ਆਪ ਢੰਗ ਨਾਲ ਦੱਸ ਦੇਈਏ ਜੀ। ਰਹਿ ਸਦੀਵ ਈਰਖਾ ਮਨ ਮੈਂ, ਮਾਰਾ ਹਮੇਸ਼ਾ ਮੇਰੇ ਮਨ ਦੇ ਵਿੱਚ ਈਰਖਾ ਬਣੀ ਰਹਿੰਦੀ ਹੈ ਵੀ ਮੇਰੇ ਤੁਲ ਨਾ ਕੋਈ ਹੋਵੇ, ਮੇਰੇ ਬਰਾਬਰ ਦਾ ਕੋਈ ਰੁਪਈਆ ਵਾਲਾ ਨਾ ਹੋਵੇ। ਇਸ ਤਰ੍ਹਾਂ ਮੇਰੇ ਮਨ ਵਿੱਚ ਬੜੀ ਈਰਖਾ ਬਣੀ ਰਹਿੰਦੀ ਵੀ ਮੇਰੇ ਬਰਾਬਰ ਨੀ ਕੋਈ ਹੋਣਾ ਚਾਹੀਦਾ। ਜਾਂ ਤੇ ਰਹੋ ਮਗਨ ਮੈਂ ਧਨ ਮੈਂ, ਇਸ ਕਰਕੇ ਧਨ ਦੇ ਵਿੱਚ ਹੀ ਮੈਂ ਮਸਤ ਰਹਿਣਾ ਹਾਂ। ਕਿਸ ਬਿਦ ਲੋਭ ਨ ਮਨ ਤੇ ਜਾਏ, ਸੱਚ ਕਹਿੰਦੇ ਮਾਇਆ ਦਾ ਲੋਭ ਜਿਹੜਾ ਮੇਰੇ ਮਨ ਵਿੱਚ ਕਿਸੇ ਤਰ੍ਹਾਂ ਜਾਂਦਾ ਹੀ ਨਹੀਂ। ਕਿਉਂ ਕਰ ਜਾਨੋ ਗੈਲ ਖੁਦਾਏ, ਫਿਰ ਜਿਹੜਾ ਮਹਾਰਾਜ ਜਿਹੜਾ ਖੁਦਾ ਦਾ ਪ੍ਰਾਪਤੀ ਦਾ ਰਸਤਾ ਉਹ ਮੈਂ ਕਿਸ ਤਰ੍ਹਾਂ ਜਾਣਾ। ਕਿਰਪਾ ਧਾਰ ਅਬ ਕਰ ਹੋ ਉਚਾਰਾ, ਮਾਰਾ ਕਿਰਪਾ ਧਾਰ ਕੇ ਹੁਣ ਜਿਹੜਾ ਖੁਦਾ ਦੀ ਪ੍ਰਾਪਤੀ ਦਾ ਰਸਤਾ ਮੈਨੂੰ ਦੱਸੋ ਜੀ। ਨਾ ਸਹਿ ਮਨ ਕੇ ਸਰਬ ਵਿਕਾਰ, ਇਹਨਾਂ ਬਚਨਾਂ ਨੂੰ ਉਪਦੇਸ਼ ਨੂੰ ਸੁਣ ਕੇ ਮੇਰੇ ਮਨ ਦੇ ਸਾਰੇ ਵਿਕਾਰ ਨਾਸ ਵੀ ਹੋ ਜਾ। ਸੁਣ ਸ੍ਰੀ ਨਾਨਕ ਗਿਰਾ ਉਚਾਰੀ, ਗੁਰੂ ਮਹਾਰਾਜ ਨੇ ਸੁਣ ਕੇ ਕਾਰੂ ਪਾਤਸ਼ਾਹ ਤੋਂ ਫਿਰ ਬਚਨ ਕਿਹਾ ਹੈ। ਦੇਣ ਨਸੀਹਤ ਸਭ ਸੁਖਕਾਰੀ, ਜੋ ਸਾਰੇ ਸੁਖਾਂ ਨੂੰ ਦੇਣ ਵਾਲੀ ਨਸੀਹਤ ਹੈ ਸਿੱਖਿਆ ਹੈ ਉਹ ਮਹਾਰਾਜ ਜੀ ਨੇ ਫਿਰ ਇਹਨੂੰ ਨਸੀਹਤ ਨਾਮਾ ਇਹਦੇ ਪ੍ਰਥਾਏ ਉਚਾਰਨ ਕੀਤਾ ਸੀ। ਤਲੰਗ ਰਾਗ ਦੇ ਵਿੱਚ ਜਿਸ ਤਰ੍ਹਾਂ ਇਹਦੇ ਪ੍ਰਥਾਏ ਆਪ ਜੀ ਨੇ ਮੁੱਖੋਂ ਕੋਈ ਬਚਨ ਕਹੇ ਉਹ ਫਾਰਸੀ ਦੇ ਲਫਜ਼ਾਂ ਵਿੱਚ ਹੀ, ਫਾਰਸੀ ਭਾਸ਼ਾ ਵਿੱਚ ਹੀ। ਇਸ ਤਰ੍ਹਾਂ ਉਹ ਜਿਹੜੇ ਬਚਨ ਹੈ ਆਪਾਂ ਕੱਲ੍ਹ ਦੇ ਦੀਵਾਨ ਦੇ ਵਿੱਚ ਪੜ੍ਹ ਸੁਣ ਲਵਾਂਗੇ ਅਤੇ ਸਮਾਂ ਹੋਇਆ ਇਸ ਕਰਕੇ ਅਜੇ ਇੱਥੇ ਹੀ ਸਮਾਪਤੀ ਹੈ ਜੀ। ਕਿਰਪਾ ਧਾਰ ਅਬ ਕਰ ਹੋ ਚਾਰਾ, ਨਾ ਸਹਿ ਮਨ ਕੇ ਸਰਬ ਵਿਕਾਰ। ਸੁਨ ਸ੍ਰੀ ਨਾਨਕ ਕਿਰਾ ਉਚਾਰੀ, ਦੇਨ ਨਸੀਹਤ ਸਭ ਸੁਖਕਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਵਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਬਵੇਕ। ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾ ਆਧਾਰ। ਹੇ ਠਾਕੁਰ ਹੋ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੋ। ਆਏ ਪ੍ਰਭ ਸ਼ਰਨਾਂਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਿਹਾ ਜਿਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਜੋ ਸਰਦਾ ਕਰ ਸੇਵੰਦੇ, ਗੁਰੂ ਪਾਰੇ ਉਤਾਰਨ ਹਾਰ। ਤੂੰ ਠਾਕੁਰ ਤੁਮ ਅਰਦਾਸ, ਦਿਓ ਪਿੰਡ ਸਭ ਤੇਰੀ ਰਾਸ, ਮਾਤ ਪਿਤਾ ਹਮ ਬਾਰਕ ਤੇਰੇ, ਤੁਰੀ ਕਿਰਪਾ ਮੈਂ ਸੁਖ ਕਨੇਰ।